ਸਾਹਿਬ ਜੀਓ, ਗੁਰੂ ਨਾਨਕ ਅੰਗਦ ਗੁਰੂ ਅਮਰਦਾਸ ਪਦਵੰਦ, ਰਾਮ ਲਾਸ ਅਰਜਨ ਗੁਰੂ ਵਰ ਸ੍ਰੀ ਹਰਗੋਬਿੰਦ। ਹਰੀ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ, ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ। ਸ਼੍ਰੀ ਗੁਰ ਸ਼ਬਦ ਕਮਾਏ ਜਿਨ, ਜੀਤੇ ਪੰਚ ਵਿਕਾਰ, ਤਿਨ ਸੰਤਨ ਕੋ ਬੰਦਨਾ, ਸਿਰ ਚਰਨਨ ਪਰਤਾਰ। ਏਕ ਓਂਕਾਰਾ ਸਤਿਗੁਰੂ ਤੇਹੀ ਪ੍ਰਸਾਦ ਸੱਚ ਹੋਇ, ਵਾਹਿਗੁਰੂ ਜੀ ਕੀ ਫਤਿਹ, ਵਿਘਨ ਬਿਨਾਸਨ ਸੋਇ। ਵਾਹਿਗੁਰੂ ਜੀ ਕੀ ਫਤਿਹ, ਵਿਘਨ ਬਿਨਾਸਨ ਸੋਇ। ਵਾਹਿਗੁਰੂ ਸਾਹਿਬ ਜੀਓ। ਦੋਹਰਾ ਬ੍ਰਹਮ ਗਿਆਨ ਜਿਨ ਕੇ ਹਿਰਦੈ, ਜਾਣਿਓ ਸਹਿਜ ਸਰੂਪ, ਤਿਨ ਕੇ ਪਦ ਪਰ ਬੰਦਨਾ, ਉਚਰੋਂ ਕਥਾ ਅਨੂਪ। ਬ੍ਰਹਮ ਗਿਆਨ ਜਿਨ ਕੇ ਹਿਰਦੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਨਮਾਨਯੋਗ ਗੁਰੂ ਖਾਲਸਾ ਸਾਧ ਸੰਗਤ ਜੀ, ਅੰਮ੍ਰਿਤ ਵੇਲੇ ਤੋਂ ਹੀ ਗੁਰੂ ਮਹਾਰਾਜ ਦੀ ਹਜ਼ੂਰੀ ਵਿਖੇ ਸੁੰਦਰ ਦੀਵਾਨ ਸਜ ਰਹੇ, ਚਬਰ ਸ਼ਤਰ ਤਖਤ ਦੇ ਮਾਲਕ ਪ੍ਰਤੱਖ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਰਬ ਸਤਿਕਾਰ ਸਹਿਤ ਗ੍ਰੰਥੀ ਸਾਹਿਬਾਨ ਰਾਹੀਂ ਪ੍ਰਕਾਸ਼ ਸੇਵਾ ਹੋਈ ਹੈ। ਉਪਰੰਤ ਕੁਝ ਸਮਾਂ ਗੁਰਬਾਣੀ ਦੇ ਪਾਠ ਜਾਪ ਹੋਇਆ ਹੈ। ਰਾਗੀ ਸਿੰਘਾਂ ਦੀ ਰਚਨਾ ਰਾਹੀਂ ਗੁਰਬਾਣੀ ਦੇ ਕੀਰਤਨ ਸੰਗੀਤ ਦੇ ਨਿਯਮਾਂ ਵਿੱਚ ਹੋਇਆ ਹੈ। ਕੀਰਤਨ ਤੋਂ ਉਪਰੰਤ ਆਪਾਂ ਕੁਝ ਕੁ ਸਮਾਂ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਸੋਹਣਾ ਸੁੰਦਰ ਇਤਿਹਾਸ, ਜੋ ਕਾਫੀ ਸਮੇਂ ਤੋਂ ਮੁੜ ਤੇ ਪ੍ਰਾਰੰਭ ਹੋਇਆ ਹੋਇਆ ਹੈ, ਉਸਨੂੰ ਸਰਵਣ ਕਰਕੇ ਲਾਹਾ ਲੈਂਦੇ ਹਾਂ। ਅੱਜ ਵੀ ਇਤਿਹਾਸ ਰਾਹੀਂ ਆ ਰਿਹਾ ਅਗਲਾ ਪ੍ਰਸੰਗ ਸਰਵਣ ਕਰਨ ਲਈ ਸਤਿਗੁਰੂ ਸਾਹਿਬ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰਦਿਆਂ ਆਪਾਂ ਸੰਗਤ ਰੂਪ ਵਿੱਚ ਜੁੜ ਰਹੇ ਹਾਂ, ਜਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਜੋ ਸਤ ਕਰੇ ਨਗਰ ਵੀ ਸ਼ਾਹੂਕਾਰ ਬਹੁਤ ਹੀ ਦੁਖੀ ਸੀ, ਉਸਨੂੰ ਸੁਖੀ ਕਰਨ ਵਾਸਤੇ ਸਤਿਗੁਰੂ ਜੀ ਚਲੇ ਗਏ, ਨੇੜੇ ਹੋ ਕੇ ਬੈਠ ਗਏ। ਬਾਹਰ ਲਾਏ ਦਾ ਆਦਰ ਸਤਿਕਾਰ ਬਹੁਤ ਹੈ, ਬੜਾ ਸ਼ਿੱਕਾ ਚੱਲਦਾ ਹੈ, ਅੰਦਰੋਂ ਮਨ ਕਰਕੇ ਵੀ ਅਤੇ ਅੰਦਰੋਂ ਸੀਰ ਕਰਕੇ ਅਤਿਅੰਤ ਦੁਖੀ ਹੈ। ਬਾਹਰਲਾ ਕੁਛ ਸੁੱਖ ਦੇਖ ਕੇ ਮਰਦਾਨੇ ਨੂੰ ਭੁਲੇਖਾ ਜਿਹਾ ਪੈ ਗਿਆ, ਕਹਿਣ ਲੱਗੇ ਮਹਾਰਾਜ ਤੁਸੀਂ ਕਹਿੰਦੇ ਹੋਨੇ ਨਾਮ ਜਪੇ ਤੋਂ ਬਗੈਰ ਮਨੁੱਖ ਨੂੰ ਗਿਆਨ ਨਹੀਂ ਹੁੰਦਾ ਹੈ, ਗਿਆਨ ਹੋਏ ਬਗੈਰ ਮਨੁੱਖ ਸੁਖੀ ਨਹੀਂ ਹੁੰਦਾ ਹੈ। ਇੱਥੇ ਤਾਂ ਮਹਾਰਾਜ ਸ਼ਾਹੂਕਾਰ ਵਾਲੀਆਂ ਦੇਖੀਏ ਤੁਹਾਡੇ ਬਚਨ ਟੁੱਕਦੇ ਨਹੀਂ ਦਿਸਦੇ, ਨਾ ਇਹ ਕੋਈ ਨਾਮ ਜਪਦਾ ਨਾ ਕੋਈ ਦਾਨ ਕਰਦਾ ਹੈ। ਕਿਵੇਂ ਮਹਾਰਾਜ ਨੌਕਰ ਚਾਕਰੇ ਦੇ ਅੱਗੇ ਭੱਜੇ ਪਿੱਛੇ ਫਿਰਦੇ ਹੈ, ਕਿਵੇਂ ਮਾਇਆ ਦਾ ਲਾਭ ਹੋ ਰਿਹਾ, ਕੋਈ ਕੁਝ ਕਰ ਰਿਹਾ ਕੋਈ ਕੁਝ ਕਰ ਰਿਹਾ, ਤਰ੍ਹਾਂ ਤਰ੍ਹਾਂ ਦੀਆਂ ਸਹੂਲਤਾਂ, ਇਹ ਤਾਂ ਸਭ ਕਰ ਤਨ ਮਨ ਕਰਕੇ ਸੁਖੀ ਦਿਸਦਾ। ਮਹਾਰਾਜ ਕਹਿੰਦੇ ਵੀ ਇੰਨੇ ਭੁਲੇਖਾ ਹੈ, ਬਾਹਰੋਂ ਤੂੰ ਦੇਖ ਰਿਹਾ ਹੈ ਇਹ ਵੀ ਦੁਖੀ ਹੈ, ਅਤੇ ਜੇ ਸੰਸਾਰ ਨੂੰ ਪੁੱਛ ਕੇ ਦੇਖ ਲੈ। ਜਦੋਂ ਮਰਦਾਨਾ ਤਸੱਲੀ ਕਰਨ ਵਾਸਤੇ ਗਿਆ, ਕਹਿਣ ਲੱਗਿਆ ਵੀ ਸਵੇਰ ਦਾ ਦੇਖਦਾ ਵੀ ਤੈਨੂੰ ਬੜਾ ਤਰ੍ਹਾਂ ਤਰ੍ਹਾਂ ਦੀਆਂ ਸਹੂਲਤਾਂ ਹੈ, ਕੋਈ ਠੰਡਾ ਪਾਣੀ ਲਿਆ ਰਿਹਾ, ਕੋਈ ਰਸੋਈਏ ਭੋਜਨ ਤਿਆਰ ਕਰ ਰਿਹਾ, ਇੱਧਰ ਦੁਕਾਨ ਬੜੀ ਚੱਲ ਰਹੀ ਹੈ, ਬੜਾ ਲਾਭ ਹੋ ਰਿਹਾ, ਬੜੀਆਂ ਸਹੂਲਤਾਂ, ਬੜਾ ਸੁੱਖ ਹੈ, ਬੜੀ ਖੱਟੀ ਹੈ, ਵੀ ਚੜ੍ਹਦੀ ਕਲਾ ਹੈ, ਵੀ ਤੂੰ ਤਾਂ ਅੰਦਰੋਂ ਬਾਹਰੋਂ ਪੂਰਾ ਹੀ ਸੁਖੀ ਹੋਊਂਗਾ। ਤਾਂ ਮਾਰ ਕੇ ਰੋ ਕੇ ਕਹਿੰਦਾ ਉਹ ਦਰਵੇਸ਼ਾ, ਮੇਰੇ ਵਰਗਾ ਤਾਂ ਕੋਈ ਸੰਸਾਰ ਵਿੱਚ ਦੁਖੀ ਨਹੀਂ ਹੋਣਾ ਹੈ। ਉਹ ਦੁੱਖ ਵੀ ਇਹੋ ਜਿਹਾ ਗੁੱਝਾ ਹੈ ਜਿਹੜਾ ਮੈਂ ਕਿਸੇ ਨੂੰ ਦੱਸ ਵੀ ਨਹੀਂ ਸਕਦਾ ਹੈ। ਸੁਣ ਕੇ ਮਰਦਾਨਾ ਹਰਦਾਨ ਜਿਹਾ ਹੋ ਗਿਆ, ਕਹਿਣ ਲੱਗਿਆ ਤੂੰ ਵੀ ਬੜਾ ਦੁਖੀ ਹੈ। ਕਹਿਣ ਲੱਗਿਆ ਹਾਂ, ਮੇਰੇ ਵਰਗਾ ਨਹੀਂ ਕੋਈ ਦੁਖੀ ਹੋਣਾ ਸੰਸਾਰ ਵਿੱਚ। ਇਹ ਕਹਿਣ ਲੱਗਿਆ ਵੀ ਜੇ ਆਪਣਾ ਦੁੱਖ ਤੂੰ ਦੂਰ ਕਰਿਆ ਕਰਨਾ ਚਾਹੁੰਦਾ, ਸੁਖੀ ਹੋਇਆ ਚਾਹੁੰਦਾ, ਉਹ ਗੁਰੂ ਨਾਨਕ ਸਾਹਿਬ ਹੈ, ਉਹਨਾਂ ਦੇ ਚਰਨੀ ਪੈ ਜਾ, ਉਹਨਾਂ ਨੂੰ ਆਪਣਾ ਦੁੱਖ ਦੱਸ ਦੇ, ਤੇਰਾ ਦੁੱਖ ਦੂਰ ਕਰਕੇ ਤੈਨੂੰ ਸਦਾ ਲਈ ਸੁਖੀ ਕਰ ਦੇਣਗੇ। ਫਿਰ ਗੁਰੂ ਮਹਾਰਾਜ ਕੋਲ ਨੇ ਆਪਣਾ ਜੋ ਪਤਨੀ ਰਾਹੀਂ ਦੁੱਖ ਹੋ ਰਿਹਾ ਸੀ ਤਕਿਆ ਖੋਲ ਖੋਲ ਕੇ ਕਿ ਮਹਾਰਾਜ ਬਦਫੈਲੀਆਂ ਕਰਦੀ ਹੈ, ਇਹਨੂੰ ਦੇਖ ਦੇਖ ਕੇ ਮੈਨੂੰ ਬੜਾ ਦੁੱਖ ਹੋ ਰਿਹਾ ਹੈ। ਗੁਰੂ ਮਹਾਰਾਜ ਕਹਿੰਦੇ ਵੀ ਇਹ ਮਨੁੱਖ ਜਦੋਂ ਮੰਦ ਕਰਮ ਕਰਦਾ, ਮਾੜੇ ਕਰਮ ਕਰਦਾ, ਉਹਨਾਂ ਕਰਕੇ ਦੁੱਖ ਹੁੰਦਾ ਹੈ। ਜਿਹੜੇ ਕੋਈ ਪਿੱਛੇ ਬੜੇ ਬੜੇ ਦੇਵੀ ਦੇਵਤੇ ਵੀ ਹੋਏ, ਜੇ ਉਹਨਾਂ ਨੇ ਮਾੜੇ ਕਰਮ ਕੀਤੇ, ਉਹ ਵੀ ਦੁਖੀ ਹੋਏ, ਉਹ ਵੀ ਰੋਏ। ਫਿਰ ਆਪ ਜੀ ਨੇ ਇੱਕ ਸਲੋਕ ਉਚਾਰਨ ਕੀਤਾ, ਸਹਸਰਦਾਨ ਦੇ ਇੰਦਰ ਰੋਇਆ, ਪਰਸ ਰਾਮ ਰੋਵੈ ਕਰ ਪਾਏ, ਅਜੈ ਸਰੋਵੈ ਭੀਖਿਆ ਖਾਏ, ਐਸੀ ਦਰਗਹਿ ਮਿਲੈ ਸਜਾਏ, ਰੋਵੈ ਰਾਮ ਨਿਕਾਲਾ ਪਿਆ, ਸੀਤਾ ਲਛਮਣ ਵਿਛੜ ਗਿਆ, ਰੋਵੈ ਤੈਸਰ ਲੰਕ ਵਾਏ, ਜਿਨ ਸੀਤਾ ਆਂਦੀ ਡੋਰੂ ਵਾਏ, ਰੋਵੈ ਪਾਂਡਵ ਭਏ ਮਜੂਰ, ਜਿਨ ਕਹਿ ਸਵਾਮੀ ਰਹਿਤ ਹਜੂਰ, ਰੋਜਾ ਜਨਮੇ ਜਾ ਖੋਈ ਗਿਆ, ਏਕੀ ਕਾਰਨ ਪਾਪੀ ਭਇਆ, ਰੋਵੈ ਸੇਕ ਫਸਾਇਕ ਪੀਰ, ਅੰਤ ਕਾਜ ਮਲ ਲਾਗੈ ਪੀਰ, ਰੋਵੈ ਰਾਜੇ ਕੰਨ ਪੜਾਏ, ਘਰ ਘਰ ਮੰਗੈ ਭਿਖਿਆ ਜਾਏ, ਰੋਵੈ ਕਿਰਪਨ ਸੰਚੈ ਤਨ ਜਾਏ, ਪੰਡਿਤ ਰੋਵੈ ਗਿਆਨ ਗਵਾਏ, ਬਾਲੀ ਰੋਵੈ ਨਾਹੇ ਪਤਾਰ, ਨਾਨਕ ਦੁਖੀਆ ਸਭ ਸੰਸਾਰ। ਫਿਰ ਕਿਹਾ ਮੰਨੇ ਨਾ ਉਹ ਸੋਈ ਜਿਣ ਜਾਏ, ਔਰੀ ਕਰਮ ਨਾ ਲੇਖੈ ਲਾਏ। ਇੰਦਰ ਦੇਵਤਾ ਵੀ ਮੰਦ ਕਰਮ ਕਰਕੇ ਰੋਇਆ। ਜਦੋਂ ਗੌਤਮ ਰਿਸ਼ੀ ਦੇ ਘਰ ਦੇ ਵਿੱਚ ਪਹੁੰਚ ਕੇ ਉਸਦੀ ਪਤਨੀ ਦੇ ਨਾਲ ਉਸਨੇ ਮੰਦ ਕਰਮ ਕੀਤਾ, ਉਹਨੇ ਸਰਾਪ ਦੇ ਦਿੱਤਾ, ਜਾ ਤੇਰੇ ਸਰੀਰ 'ਤੇ ਇਹੋ ਜਿਹੇ ਹਜ਼ਾਰੇ ਹੀ ਹੋ ਜਾਣ ਸ਼ਾਨ ਜਿਹੇ, ਕੋਹੜ ਹੋ ਗਿਆ ਉਸ ਨੂੰ, ਅਤੇ ਰੋਇਆ ਵੀ ਮੈਂ ਕਾਹਨੂੰ ਇਹੋ ਜਿਹਾ ਇੱਥੇ ਆ ਕੇ ਮੰਦ ਕਰਮ ਕਰਨਾ ਸੀ। ਇਸ ਤਰ੍ਹਾਂ ਹੀ ਅਤੇ ਜਿਹੜਾ ਪਰਸਰਾਮ ਸੀ, ਜਿਹਨੇ 21 ਵਾਰੀ ਛਤਰੀਆਂ ਨੂੰ ਮਾਰ ਮਾਰ ਕੇ ਬ੍ਰਾਹਮਣਾਂ ਨੂੰ ਰਾਜ ਭਾਗ ਦਿੱਤਾ, ਫਿਰ ਛਤਰੀ ਹੋ ਕੇ ਉਹ ਰਾਜ ਭਾਗ ਖੋਹ ਲੈਂਦੇ, ਬ੍ਰਾਹਮਣ ਫੇਰ ਮੰਗਦੇ ਫਿਰਦੇ, ਉਹ ਰਾਮ ਜੀ ਦੇ ਨਾਲ ਪੰਗਾ ਲਾ ਬੈਠਾ। ਉਹਨਾਂ ਨੇ ਮੱਥਾ ਜਿਹਾ ਟੇਕ ਕੇ ਸਾਰੀ ਸ਼ਕਤੀ ਖੋਹ ਲਈ, ਘੋੜਾ ਜਿਹਾ ਡਿੱਗ ਪਿਆ, ਕਰਿਆ ਕੇ ਪਰਸਰਾਮ ਰੋਇਆ ਵੀ ਮੈਂ ਸ਼ਕਤੀ ਵਾਲਾ ਹਾਂ, ਆਪਣੇ ਆਪ ਨੂੰ ਸਮਝ ਕੇ ਹੰਕਾਰੀ ਹੋ ਗਿਆ ਵੀ ਮੇਰੇ ਵਰਗਾ ਸੂਰਵਰੀ ਬਰੀ ਕਿਹੜਾ ਹੈ ਯਾਰ, ਰਾਮ ਜੀ ਨਾਲ ਮੈਂ ਐਵੇਂ ਹੀ ਵਾਦ ਵਿਵਾਦ ਖੜਾ ਕਰ ਚੁੱਕਾ, ਨਾਲੇ ਸ਼ਕਤੀ ਗੁਆਈ, ਨਾਲੇ ਲੋਕ ਪਰਲੋਕ ਦੇ ਸੁੱਖ ਗੁਆ ਲਏ, ਮੇਰੇ ਵਰਗਾ ਕੋਈ ਬੇਸਮਝ ਹੋਣਾ ਹੈ, ਰੋਇਆ ਪਰਸ ਰਾਮ ਘਰੇ ਆ ਕੇ। ਐਵੇਂ ਰਾਮ ਜੀ ਰੋਏ, ਭਾਵੇਂ ਵਿਸ਼ਨੂੰ ਦਾ ਅਵਤਾਰ ਸੀ ਉਹ, ਪਰ ਪਿਛਲਾ ਨਾਰਦ ਮੁਨੀ ਨਾਲ ਜਿਹੜੇ ਮਖੌਲ ਜਾ ਕੀਤਾ ਸੀ, ਉਹਨੂੰ ਬਾਂਦਰ ਦਾ ਮੂੰਹ ਜਾ ਲਾ ਦਿੱਤਾ ਸੀ, ਉਹਨੇ ਸ਼ਰਾਬ ਦਿੱਤਾ, ਕਹਿੰਦੇ ਤੂੰ ਮੈਨੂੰ ਰਵਾਇਆ, ਤੂੰ ਵੀ ਇਸਤਰੀ ਪਿੱਛੇ ਰੋਂਦਾ ਫਿਰੇਗਾ ਵਿਸ਼ਨੂੰ। ਇਹ ਵੇਖ ਲਾ ਵਿਸ਼ਨੂੰ ਭਗਵਾਨ ਹੈ ਜਿਹਨੂੰ ਸਾਰਾ ਸੰਸਾਰ ਦਾ ਮਾਲਕ ਕਹਿੰਦੇ, ਉਹਨੇ ਮੰਦ ਕਰਮ ਕੀਤਾ, ਮਖੌਲ ਕੀਤਾ ਨਾਰਦ ਨੂੰ, ਉਹਨੂੰ ਸ਼ਰਾਬ ਮਿਲ ਗਿਆ, ਉਹ ਵੀ ਰੋਇਆ ਸੀਤੇ ਪਿੱਛੇ। ਇਸੇ ਤਰ੍ਹਾਂ ਜਿਹੜਾ ਰਾਵਣ ਸੀ ਉਹਨੇ ਮੰਦ ਕਰਮ ਕੀਤਾ, ਸੀਤਾ ਚੁੱਕ ਕੇ ਲੈ ਗਿਆ, ਯੋਗੀ ਬਣ ਕੇ ਭਿੱਖਿਆ ਦਾ ਬਹਾਨਾ ਜਿਹਾ ਬਣਾ ਕੇ ਫਿਰ ਉਹਨੂੰ ਆਵੇ ਲਾ। 1 ਲੱਖ ਪੂਰ 1.25 ਲੱਖ ਨਾਤੀ ਤੇ ਰਾਵਣ ਕਰਦੀ ਹੈ ਨਾ ਬਾਤੀ। ਇਸ ਤਰ੍ਹਾਂ ਉਹ ਵੀ ਜਦੋਂ ਯੁੱਧ ਵਿੱਚ ਮਰਨ ਸਮੇਂ ਡਿੱਗਿਆ ਅਤੇ ਰੋਇਆ, ਮੈਂ ਮੰਦ ਕਰਮ ਕਿਉਂ ਕੀਤਾ, ਆਪਣੀ ਭੈਣ ਮਗਰ ਲੱਗ ਕੇ ਕਿਉਂ ਇਹਨੂੰ ਚੁੱਕ ਕੇ ਲਿਆਂਦਾ, ਇਹ ਪੌੜਾ ਮੈਂ ਆਪ ਹੀ ਪਾਇਆ ਹੈ। ਇਸ ਤਰ੍ਹਾਂ ਕਹਿੰਦੇ ਵੀ ਦਸਾਂ ਸਿਰਾਂ ਵਾਲਾ ਰਾਵਣ ਜਿਹਨੇ ਉਹ ਸ਼ਿਵ ਜੀ ਨੂੰ 10 ਵਾਰੀ ਸੀਸ ਦਿੱਤੇ ਸੀ, ਕੱਟ ਕੱਟ ਕੇ ਦਿਨ ਸਿਰ ਜੀਨੇ ਕਾਟ, ਜੇ ਮੰਦ ਕਰਮ ਕਰਕੇ ਰਾਵਣ ਵੀ ਰੋਇਆ ਔਖਾ ਹੋ ਕੇ। ਇਵੇਂ 5 ਪਾਂਡਵ ਵੀ ਜਦੋਂ ਉਹਨਾਂ ਨੇ ਜੂਆ ਖੇਲਿਆ, ਵਿੱਚ ਸਭ ਕੁਝ ਦਾਤ 'ਤੇ ਲਾ ਤਾ, ਘਰ ਵਾਲੀ ਵੀ ਦਾਤ 'ਤੇ ਲਾ ਤੀ, 13 ਸਾਲ ਦਾ ਵੀ ਅਸੀਂ ਬਨੋਬਾਸ ਕੱਟਾਂਗੇ, ਗੋਤ ਰੋਕ ਕੇ ਰਹਾਂਗੇ। ਫਿਰ ਉਹ ਜਦੋਂ ਵਿਰਾਟ ਰਾਜੇ ਕੋਲ ਜਾ ਕੇ ਨੌਕਰ ਜੇ ਰਹੇ, ਦਰੋਵਤਾ ਨੂੰ ਜਦੋਂ ਵਿਪੜਤ ਕਰਨ ਲੱਗੇ, ਉਹ ਵਿਚਾਰੇ ਸਭਾ ਵਿੱਚ ਬੈਠੇ, ਫਿਰ ਨੀਵੀਆਂ ਪਾ ਕੇ ਰੋਂਦੇ ਵੀ ਜੇ ਹੁਣ 4 ਹੁੰਦੇ ਹੈ ਫਿਰ 12 ਸਾਲ ਬਨਵਾਸ ਕੱਟਣਾ ਕਰੂ, ਵੀ ਅਸੀਂ ਕਿਉਂ ਜੂਆ ਖੇਲਿਆ, ਤਾਂ ਹੀ ਇਹ ਵਿਵਸਥਾ ਪਈ। ਵੀ ਮਰਦਾਨੇ ਤਥਾ ਸ਼ਾਹੂਕਾਰਾ, ਜਿਹੜਾ ਜਿਹੜਾ ਵੀ ਮਨੁੱਖ ਮਾੜਾ ਕੰਮ ਕਰਦਾ ਰਿਹਾ, ਉਹ ਦੁੱਖ ਕਰਕੇ ਰੋਂਦਾ ਰਿਹਾ ਹੈ। ਇਸ ਤਰ੍ਹਾਂ ਇਹ ਜਿਹੜਾ ਪੁਰਾਣਾ ਵਿੱਚ ਪ੍ਰਸੰਗ ਆਉਂਦੇ ਹੈ, ਉਹਨੂੰ ਥੋੜ੍ਹੇ ਥੋੜ੍ਹੇ ਰੂਪ ਵਿੱਚ ਮਹਾਰਾਜ ਨੇ ਸ਼ਬਦ ਰਾਹੀਂ ਬਿਆਨ ਕੀਤਾ। ਕਵੀ ਜੀ ਨੇ ਜੋ ਪੁਰਾਣਾ ਵਿੱਚ ਇਹਦੀਆਂ ਸਾਖੀਆਂ ਆਉਂਦੀਆਂ ਹਨ, ਉਹ ਆਪਣੇ ਇਤਿਹਾਸ ਵਿੱਚ ਹੀ ਲਿਖ ਦਿੱਤੀਆਂ, ਉਹ ਆਪਾਂ ਪੜ੍ਹੀਆਂ ਹਨ। ਇਕੱਲੇ 5 ਪਾਂਡਵਾਂ ਨੂੰ ਜਿਵੇਂ ਰੋਣਾ ਪਿਆ, ਉਹ ਪ੍ਰਸੰਗ ਪੜ੍ਹਿਆ ਸੀ। ਅੱਜ ਜਿਵੇਂ ਉਹ ਰਾਜਾ ਜਨਮੇਜਾ ਖੋਏ ਗਿਆ, ਜਿਹੜਾ ਜਨਮੇਜਾ ਰਾਜਾ ਸੀ, ਵਿਆਸ ਜੀ ਨੇ ਜੋ ਬਚਨ ਕਹੇ ਸੀ ਉਹਨਾਂ ਨੂੰ ਭੁੱਲ ਗਿਆ ਸੀ, ਅਤੇ ਭੁੱਲਣ ਕਰਕੇ ਅਤੇ ਉਹਨੇ ਵੀ ਕੋਈ ਇਹੋ ਜਿਹਾ ਬਚਨ ਜਿਹੜਾ ਯਥਾਰਥ ਸੀ ਉਹ ਵਿਆਸ ਜੀ ਦਾ ਸਤਸਰ ਕਰਕੇ ਨਹੀਂ ਮੰਨਿਆ ਸੀ, ਨੱਕ ਜਿਹਾ ਚੜਾਇਆ ਸੀ, ਕਹਿੰਦੇ ਇਹ ਤਾਂ ਨਿਰਿੰਕ ਪੌੜਾ ਹੈ, ਇਹ ਨਹੀਂ ਮੈਂ ਗੱਲ ਮੰਨਦਾ ਸ਼ਾਸਤਰ ਦੀ ਮਹਾਭਾਰਤ ਦੀ। ਉਹ ਜਿਵੇਂ ਜਨਮੇਜਾ ਰਾਜਾ ਰੋਇਆ ਸੀ, ਉਹ ਜਨਮੇਜੇ ਰਾਜੇ ਦੀ ਸਾਖੀ ਅੱਜ ਇਤਿਹਾਸ ਵਿੱਚ ਆ ਰਹੀ ਹੈ। ਉਹ ਜਿਵੇਂ ਵੀ ਪ੍ਰਸੰਗ ਆਉਂਦਾ ਆਪਾਂ ਸਾਰੇ ਮਨ ਲਾ ਕੇ ਸੁਣੀਏ ਜੀ। ਬ੍ਰਹਮ ਗਿਆਨ ਜਿਨ ਕੇ ਹਿਰਦੈ। ਕਵੀ ਸੰਤੋਖ ਸਿੰਘ ਜੀ, ਜਿਨ੍ਹਾਂ ਨੂੰ ਪਰਮੇਸ਼ਰ ਵਾਹਿਗੁਰੂ ਦਾ ਉਹ ਗਿਆਨ ਹੋ ਗਿਆ ਹੈ, ਜਿਨ੍ਹਾਂ ਨੇ ਗਿਆਨ ਰਾਹੀਂ ਆਪਣਾ ਜਿਹੜਾ ਵਾਸਤਵ ਸਰੂਪ ਹੈ, ਅਸਲੀ ਸਰੂਪ ਨੂੰ ਜਾਣ ਲਿਆ ਹੈ, ਉਹ ਗਿਆਨਵਾਨ ਪੁਰਸ਼ਾਂ ਦੀ ਮਹਿਮਾ ਦਾ ਮੰਗਣ ਕਰ ਰਿਹਾ ਕਵੀ। ਇਹ ਗੁਰਸਿੱਖੋ, ਇਹ ਸਰੋਤਾ ਜਨੋ, ਜਿਨ੍ਹਾਂ ਉਹ ਗਿਆਨਵਾਨ ਪੁਰਸ਼ਾਂ ਦੇ ਹਿਰਦੇ ਵਿੱਚ ਪਾਰਬ੍ਰਹਮ ਪਰਮੇਸ਼ਰ ਦਾ ਅਪਰੋਕਸ਼ ਗਿਆਨ ਹੋ ਗਿਆ ਹੈ, ਜਾਣਿਓ ਸਹਿਜ ਸਰੂਪ, ਜਿਨ੍ਹਾਂ ਨੇ ਅਪਰੋਕਸ਼ ਗਿਆਨ ਦੁਆਰਾ ਆਪਣਾ ਜਿਹੜਾ ਸਹਿਜ ਸਰੂਪ ਹੈ, ਆਪਣਾ ਵਾਸਤਵ ਸਰੂਪ ਹੈ, ਉਸਨੂੰ ਜਾਣ ਲਿਆ ਹੈ। ਤਿੰਨ ਕੇ ਪਦ ਪਰ ਬੰਦਨਾ। ਕਵੀ ਜੀ ਕਹਿੰਦੇ ਹੋ, ਐਸੇ ਗਿਆਨਵਾਨ ਪੁਰਸ਼ਾਂ ਦੇ ਚਰਨਾਂ ਤੇ ਮੈਂ ਮੱਥਾ ਟੇਕਦਾ ਹਾਂ। ਉਚਰੋਂ ਕਥਾ ਅਨੂਪ, ਮੱਥਾ ਟੇਕ ਕੇ ਜੋ ਗੁਰੂ ਨਾਨਕ ਸਾਹਿਬ ਜੀ ਨੇ ਅਨੂਪਮ ਕਥਾ ਹੈ, ਉਹਦੇ ਵਿੱਚ ਜਿਹੜਾ ਕੋਈ ਜਿੰਨੇ ਜੇ ਰਾਜੇ ਦੀ ਸਾਖੀ ਉਹ ਮੈਂ ਕਥਨ ਕਰਦਾ ਹਾਂ। ਸ੍ਰੀ ਬਾਲਾ ਸੰਧੁਰ ਵਾਚ ਚੌਪਈ, ਸ੍ਰੀ ਅੰਗਦ ਸੁਣ ਅਗਲ ਪ੍ਰਸੰਗਾ। ਭਾਈ ਬਾਲਾ ਜੀ ਨੇ ਗੁਰੂ ਅੰਗਦ ਸਾਹਿਬ ਜੀ ਨੂੰ ਇਹ ਸਾਰਾ ਪ੍ਰਸੰਗ ਸੁਣਾਇਆ ਸੀ ਜੋ ਭਾਈ ਬਾਲੇ ਵਾਲੀ ਜਨਮ ਸਾਖੀ ਵਿੱਚ ਲਿਖਿਆ ਹੈ, ਉਸੇ ਦਾ ਉਤਾਰਾ ਕਵੀ ਸੰਤੋਖ ਸਿੰਘ ਜੀ ਨੇ ਕੀਤਾ ਹੈ, ਜਿਸ ਕਰਕੇ ਕਵੀ ਜੀ ਜਦੋਂ ਕੋਈ ਪ੍ਰਸੰਗ ਕਹਿੰਦੇ ਭਾਈ ਬਾਲਾ ਜੀ ਨੂੰ ਸਾਹਮਣੇ ਰੱਖਦੇ ਅੱਗੇ ਰੱਖਦੇ ਹਨ। ਭਾਈ ਬਾਲਾ ਜੀ ਕਹਿੰਦੇ, ਹੇ ਗੁਰੂ ਅੰਗਦ ਸਾਹਿਬ ਜੀ, ਜੋ ਗੁਰੂ ਨਾਨਕ ਸਾਹਿਬ ਜੀ ਨੇ ਮਰਦਾਨੇ ਤਥਾ ਸ਼ਾਹੂਕਾਰ ਨੂੰ ਅਗਲਾ ਪ੍ਰਸੰਗ ਸੁਣਾਇਆ ਸੀ, ਉਹ ਆਪ ਸੁਣ ਲਈਏ ਮੇਰੇ ਪਾਸਾਂ। ਗੁਰੂ ਕਹਿਣ ਲੱਗ ਪੁੰਨ ਤੇ ਸੰਗਾ। ਗੁਰੂ ਮਹਾਰਾਜ ਭਾਈ ਮਰਦਾਨਾ ਤਥਾ ਸ਼ਾਹੂਕਾਰ ਦੇ ਸਾਥ ਕਹਿਣ ਲੱਗ ਪਏ, ਪ੍ਰਸੰਗ ਜਨਮੇਜੇ ਕੀ ਸੁਣ ਹੋ ਕਹਾਣੀ। ਸ਼ਾਹੂਕਾਰਾ ਤਥਾ ਭਾਈ ਮਰਦਾਨਾ, ਜਿਵੇਂ ਜਨਮੇਜਾ ਰਾਜਾ ਤਾਂ ਮਾਰ ਮਾਰ ਕੇ ਰੋਇਆ, ਉਹਦੀ ਵਾਰਤਾ ਉਹਦਾ ਪ੍ਰਸੰਗ ਵੀ ਤੂੰ ਸੁਣ ਲੈ ਸਾਡੇ ਕੋਲੋਂ। ਜਿਉਂ ਦੁੱਖ ਪਾਇਓ ਤੇ ਸਭ ਜਾਣੇ। ਉਹਨੇ ਕਹਿੰਦੇ ਦੁੱਖ ਪਾਇਆ ਉਹਨੂੰ ਸਾਰੇ ਜਾਣਦੇ ਇਹ ਗੱਲ ਨੂੰ। ਵੇਦ ਵਿਆਸ ਇੱਕ ਬਾਸੁਰ ਮਾਹੀ। ਜਿਹੜੇ ਵੇਦ ਵਿਆਸ ਜੀ ਵਿਦਵਾਨ, ਇੱਕ ਦਿਨ ਦੀ ਗੱਲ ਹੈ, ਬੈਠੋ ਹੋ ਤੋ ਨਿਰਪਤ ਕੇ ਪਾਹੀ। ਵੇਦ ਵਿਆਸ ਜੀ ਕਹਿੰਦੇ ਜਨਮੇਜੇ ਰਾਜੇ ਦੇ ਕੋਲ ਬੈਠੇ ਹੋਏ ਸਨ, ਆਪਣੇ ਪਿਤਰਨ ਕੀ ਸੋ ਦੁੱਖ ਗਾਥਾ। ਜਿਹੜੇ ਜਨਮੇਜੇ ਰਾਜੇ ਨੇ ਆਪਣੇ ਜਿਹੜੇ ਪਿੱਛੇ ਮਰ ਚੁੱਕੇ ਬਜ਼ੁਰਗ ਹੈ ਉਹਨਾਂ ਦੀ ਜਿਹੜੀ ਕੋਈ ਕਹਾਣੀ ਹੈ। ਬੂਜਨ ਲੱਗਾ ਤਾਹ ਕੇ ਸਾਥਾ। ਵਿਆਸ ਜੀ ਦੇ ਪਾਸੋਂ ਆਪਣੇ ਬਜ਼ੁਰਗਾਂ ਦੀ ਜਿਹੜੀ ਕਹਾਣੀ ਜੀ ਪੁੱਛਣ ਲੱਗ ਪਿਆ ਹੈ। ਧਰਮ ਅਜ ਜਬ ਹੈ ਜੂਪ ਕੋ ਖੇਲਾ। ਵਿਆਸ ਜੀ ਮੈਨੂੰ ਤੁਸੀਂ ਦੱਸੋ ਇਹ ਖੋਲ ਕੇ ਗੱਲ, ਪੰਜੇ ਪਾਂਡਵਾਂ ਵਿੱਚੋਂ ਜਿਹੜਾ ਵੱਡਾ ਜੁਧਿਸ਼ਠਰ ਸੀ, ਉਹਨੇ ਕਹਿੰਦੇ ਦੁਰਯੋਧਨ ਆਦਿਕ ਦੁਸ਼ਾਸਨ ਆਦਿਕਾਂ ਨਾਲ ਜੂਆ ਖੇਲਣਾ ਸ਼ੁਰੂ ਕੀਤਾ ਸੀ। ਜੇ ਤੇ ਬੀਤਿਓ ਕਾਲ ਦੁਹੇਲਾ। ਇਸ ਕਰਕੇ ਯੁਧਿਸ਼ਠਰ ਤੇ ਵੀ ਨਾਲ ਦੇ ਜਿਹੜੇ ਉਹਦੇ ਭਰਾ ਸੀ ਭੀਮ ਸੈਨ, ਅਰਜਨ, ਨੁਕਲ, ਸਹਿਦੇਵ ਆਦਿਕ ਸਾਰਿਆਂ ਤੇ ਬੜਾ ਦੁੱਖ ਦਾ ਸਮਾਂ ਬੀਤਿਆ, ਬਹੁਤ ਔਖੇ ਹੋਏ ਉਹ ਪੰਜੇ ਪਾਂਡਵ। ਕਿਨਹੂੰ ਵਰਜਨ ਤੇਹ ਕੋ ਕੀਨਾ। ਉਹ ਵਿਆਸ ਜੀ ਉਸ ਵੇਲੇ ਭਗਵਾਨ ਕ੍ਰਿਸ਼ਨ ਜੀ ਉਹਨਾਂ ਦੇ ਕੋਲ ਸਨ, ਹਮੇਸ਼ਾ ਉਹ ਉਹਨਾਂ ਦੇ ਨੇੜੇ ਤੇੜੇ ਰਹਿੰਦੇ ਸਨ। ਕਿਸੇ ਕ੍ਰਿਸ਼ਨ ਵਰਗੇ ਜੇ ਜਾਂ ਹੋਰ ਸਿਆਣੇ ਨੇ ਉਹਨਾਂ ਨੂੰ ਜੂਆ ਖੇਲਣੋਂ ਵੱਲੋਂ ਰੋਕਿਆ ਨਹੀਂ। ਗਾਹਿਓ ਕੁਕਰਮ ਜੋ ਧਰਮ ਪ੍ਰਵੀਨੋ। ਦੇਖ ਲਓ ਜਿਹੜਾ ਯੁਧਿਸ਼ਠਰ ਸੀ ਆਪਣੇ ਕਰਮ ਧਰਮ ਵਿੱਚ ਬੜਾ ਸਿਆਣਾ ਸੀ, ਬਹੁਤ ਵੱਡਾ ਧਰਮੀ ਬੰਦਾ ਸੀ ਯੁਧਿਸ਼ਠਰ। ਸੁਭ ਸੁਭਾਏ ਸਤ ਬਾਦੀ ਸੋਈ। ਦੇਖ ਲਓ ਵਿਆਹ ਜੀ ਯੁਧਿਸ਼ਠਰ ਦਾ ਜਿਹੜਾ ਸੁਭਾਅ ਬੜਾ ਚੰਗਾ ਸੀ, ਸਤਵਾਦੀ ਸੀ, ਸੱਚ ਬੋਲਣ ਵਾਲਾ ਸੀ, ਭਾਵੇਂ ਵੈਰੀ ਵੀ ਹੋਵੇ ਉਹ ਵੀ ਉਹ ਤੋਂ ਸਲਾਹ ਪੁੱਛੇ ਉਹ ਵੀ ਉਹਨੂੰ ਸੱਚ ਬੋਲ ਕੇ ਸਹੀ ਸਲਾਹ ਦਿੰਦਾ ਸੀ, ਇਸ ਤਰ੍ਹਾਂ ਝੂਠ ਨਹੀਂ ਕਦੇ ਉਹ ਬੋਲਦਾ ਸੀ ਯੁਧਿਸ਼ਠਰ। ਇਸ ਤਰ੍ਹਾਂ ਇਹਦਾ ਭਾਗਵਤ ਵਿੱਚ ਵੀ ਪ੍ਰਸੰਗ ਆਉਂਦਾ ਹੈ ਵੀ ਜਦੋਂ ਇਹ ਪੜ੍ਹ ਰਿਹਾ ਸੀ ਉਸਤਾਦ ਕੋਲ, ਇੱਕ ਦਿਨ ਉਸਤਾਦ ਨੇ ਪੁੱਛ ਲਿਆ ਵੀ ਯੁਧਿਸ਼ਠਰ ਕਿੰਨਾ ਕੁ ਪੜ੍ਹਿਆ ਤੂੰ? ਕਹਿਣ ਲੱਗੇ ਜੀ ਥੋੜ੍ਹਾ ਹੀ ਪੜ੍ਹਿਆ, ਬਹੁਤਾ ਨਹੀਂ। ਕਹਿੰਦੇ ਸਮਾਂ ਤਾਂ ਬਹੁਤ ਹੋ ਗਿਆ ਪੜ੍ਹਦਿਆਂ ਨੂੰ। ਕਹਿਣ ਲੱਗਾ ਨਹੀਂ ਜੀ, ਜਿਹਦੇ 'ਤੇ ਅਮਲ ਕਰੀਏ ਉਹੀ ਅਸਲੀ ਪੜ੍ਹਿਆ ਹੁੰਦਾ, ਜਿਸ ਗੱਲ 'ਤੇ ਅਮਲ ਨਹੀਂ ਕਰਨਾ ਉਹ ਕਾਹਦਾ ਪੜ੍ਹਨਾ ਹੈ, ਉਹ ਕਾਹਦੀ ਪੜ੍ਹਾਈ। ਕਹਿੰਦੇ ਵੀ ਤੂੰ ਫਿਰ ਕਿਹੜੇ ਕਿਹੜੇ ਪੜ੍ਹ ਕੇ ਤੂੰ ਅਮਲ ਕੀਤਾ ਹੈ? ਕਹਿੰਦਾ ਜੀ ਆਹ ਦੋ ਤਿੰਨ ਚੀਜ਼ਾਂ ਮੈਂ ਪੜ੍ਹ ਕੇ ਕਮਲ ਕੀਤਾ ਹੈ। ਇੱਕ ਤਾਂ ਮੈਂ ਇਹ ਪੜ੍ਹ ਲਿਆ ਵੀ ਸਾਰੀ ਜ਼ਿੰਦਗੀ ਮੈਂ ਸੱਚ ਬੋਲੂੰਗਾ, ਝੂਠ ਨਹੀਂ ਬੋਲੂੰਗਾ, ਇਹ ਮੈਂ ਪੜ੍ਹ ਲਿਆ, ਪਕਾ ਲਿਆ ਹੈ। ਦੂਜਾ ਹੈ ਆਪ ਤੋਂ ਜਿਹੜਾ ਕੋਈ ਮਹਾਨ ਵੱਡਾ ਹੋਵੇ, ਸਿਆਣਾ ਹੋਵੇ, ਬਜ਼ੁਰਗ ਹੋਵੇ, ਉਹ ਜੇ ਮੈਨੂੰ ਕੋਈ ਹਸੀ ਵੈਸੀ ਗੱਲ ਕਹਿ ਜਾਏ, ਕ੍ਰੋਧ ਵਿੱਚ ਗੁੱਸੇ ਵਿੱਚ ਆ ਕੇ, ਜਾਂ ਕੁਝ ਮੇਰੀ ਮਾਰ ਕੁਟਾਈ ਵੀ ਕਰਦੇ, ਮੈਂ ਉਹਦਾ ਗੁੱਸਾ ਨਹੀਂ ਮੰਨੂੰਗਾ। ਇਹ ਮੈਂ ਇੱਕ ਤਾਂ ਝੂਠ ਨਹੀਂ ਬੋਲੂੰ, ਇਹ ਪੜ੍ਹ ਲਏ ਸਾਰੇ। ਦੂਜਾ ਮੈਂ ਸਾਰੀ ਜ਼ਿੰਦਗੀ ਸੱਚ ਬੋਲੂੰਗਾ। ਤੀਜਾ ਆਪ ਤੋਂ ਵੱਡਿਆਂ ਦਾ ਮੈਂ ਗੁੱਸਾ ਨਹੀਂ ਮੰਨਾਂਗਾ। ਇਹ ਉਹ ਉਸਤਾਦ ਕਹਿਣ ਲੱਗੇ ਵੀ ਦੋ ਗੱਲਾਂ ਤਾਂ ਤੇਰੀਆਂ ਮੈਂ ਮੰਨ ਲੈਂਦਾ, ਵੀ ਤੂੰ ਨਹੀਂ ਝੂਠ ਬੋਲੇਗਾ ਅਤੇ ਸੱਚ ਹੀ ਬੋਲੇਗਾ। ਔਰ ਜਿਹੜੀ ਤੀਜੀ ਗੱਲ ਤੂੰ ਕਹਿੰਦਾ ਨਾ ਵੀ ਮੈਂ ਆਪ ਤੋਂ ਵੱਡੇ ਦੀ ਗੱਲ ਕਹੀ, ਭਾਵੇਂ ਕਿਸੇ ਰੂਪ ਵਿੱਚ ਕਹੇ ਉਹ ਮੈਨੂੰ, ਅਤੇ ਮੈਂ ਗੁੱਸਾ ਨਹੀਂ ਬਣਾਉਂ। ਕਹਿੰਦੇ ਵੀ ਜੇ ਕੋਈ ਆਪ ਤੋਂ ਵੱਡਾ ਗੱਲ ਹੀ ਇਹੋ ਜਿਹੀ ਕਰੇ ਪੁੱਠੀ ਸਿੱਧੀ, ਫਿਰ ਤਾਂ ਗੁੱਸਾ ਆਊਗਾ। ਇਹ ਤਾਂ ਕਹੂਗਾ ਵੀ ਉਸਤਾਦ ਜੀ ਮੈਂ ਨਹੀਂ ਕਰਦਾ, ਇਹ ਤੁਸੀਂ ਕਰਦੇ ਹੈ ਜੀ, ਫੋਟੀ ਫੋਟੀ ਜੀ ਗੱਲ। ਕਹਿੰਦਾ ਨਹੀਂ ਜੀ, ਮੈਂ ਪਕਾ ਲਿਆ, ਇਹ ਪੜ੍ਹਾਈ ਕਰ ਲਈ, ਇਹ ਮੈਂ ਅਮਲ ਵਿੱਚ ਲਿਆਂਦਾ, ਮੈਂ ਨਹੀਂ ਮੰਨੂੰਗਾ। ਉਸ ਵੇਲੇ ਫਿਰ ਉਹਨੇ ਉਸਤਾਦ ਨੇ ਇਹ ਵੀ ਕਹਿੰਦਾ ਹੀ ਕਹਿੰਦਾ ਵੀ ਇਹ ਅਮਲ ਵੀ ਇਹਦੇ 'ਤੇ ਹੈਗਾ, ਵੀ ਗੁੱਸਾ ਕਰਦਾ ਨਹੀਂ ਹੈ, ਅਤੇ ਬੈਠੇ ਬੈਠੇ ਨੇ ਬਿਨਾਂ ਕਹੇ ਤੋਂ ਜਿਦੇਸ਼ਟਰ ਦੇ ਮੂੰਹ 'ਤੇ ਥੱਪੜ ਮਾਰਿਆ ਉਸਤਾਦ ਨੇ। ਅਤੇ ਉਸੇ ਵੇਲੇ ਸ਼ਾਂਤ ਰਿਹਾ ਉਹ ਜਿਦੇਸ਼ਟਰ, ਅਤੇ ਦੂਜੇ ਪਾਸੇ ਦੀ ਗੱਲ ਜੀ ਕਰਕੇ ਕਹਿਣ ਲੱਗਾ, ਉਸਤਾਦ ਜੀ ਮਾਰੋ ਇੱਥੇ ਥੱਪੜ, ਦੂਜੇ 'ਤੇ ਵੀ, ਤੁਹਾਡਾ ਥੱਪੜ ਵੀ ਮੈਨੂੰ ਕੋਈ ਮੱਤ ਦੇਊਗਾ, ਅਕਲ ਦੇਊਗਾ, ਅਤੇ ਬਾਕੀ ਤੁਸੀਂ ਉਸਤਾਦ ਹੈ, ਤੁਸੀਂ ਨਹੀਂ ਥੱਪੜ ਮਾਰੋਗੇ ਤਾਂ ਹੋਰ ਮਾਰ, ਇੱਕ ਮਾਂ ਪਿਓ ਮਾਰ ਸਕਦਾ ਥੱਪੜ, ਇੱਕ ਉਸਤਾਦ ਮਾਰ ਸਕਦੇ ਹੁੰਦੇ ਹੈ, ਇਹ ਦੋ ਪੂਜਨੀਕ ਹੈ, ਸਤਿਕਾਰ ਯੋਗ ਹੈ, ਚੌਥਾ ਹੈ ਰਾਜਾ ਮਹਾਰਾਜਾ, ਜੇ ਉਹ ਵੀ ਕੋਈ ਥੱਪੜ ਦਾਰ ਦੇ ਗੁਰਬ ਨਹੀਂ ਗੁੱਸਾ ਮਨਾਈਦਾ। ਇਸੇ ਤਰ੍ਹਾਂ ਜਿਹੜੇ ਕੋਈ ਆਪਣੇ ਇਸ਼ਟ ਹੁੰਦੇ ਹੈ, ਗੁਰੂ ਹੁੰਦੇ ਹੈ, ਜਿਨ੍ਹਾਂ ਰਾਹੀਂ ਅਗਿਆਨ ਦਾ ਹਨੇਰਾ ਦੂਰ ਹੋਣਾ, ਗਿਆਨ ਦਾ ਪ੍ਰਕਾਸ਼ ਹੋਣਾ, ਉਹ ਜੇ ਕੋਈ ਥੱਪੜ ਥੁੱਪੜ ਮਾਰਦੇ ਹਨ, ਫਿਰ ਵੀ ਉਹ ਗੁਰੂ ਦਾ ਨਹੀਂ ਗੁੱਸਾ ਮੰਨੀਦਾ। ਇਸ ਕਰਕੇ ਤੁਸੀਂ ਤਾਂ ਮੇਰੇ ਉਸਤਾਦ ਹੈ, ਇੱਧਰ ਵੀ ਮਾਰੋ ਥੱਪੜ ਮਹਾਰਾਜ। ਉਸ ਵੇਲੇ ਥਾਪੀ ਦੇ ਕੇ ਕਹਿਣ ਲੱਗਾ ਵੀ ਸ਼ਾਬਾਸ਼, ਤੂੰ ਬਿਲਕੁਲ ਜਿਹੜਾ ਕਿਹਾ ਯਥਾਰਥ ਕਿਹਾ, ਵੀ ਤੂੰ ਉਹਦੇ 'ਤੇ ਅਮਲ ਕੀਤਾ ਹੈ। ਇਸ ਤਰ੍ਹਾਂ ਇਹ ਜਦੋਂ ਜਨਮੇਜਾ ਕਹਿ ਰਿਹਾ ਵੀ ਜਿਹੜਾ ਯੁਧਿਸ਼ਟਰ ਰਾਜਾ ਪੰਜੇ ਪਾਂਡਵਾਂ ਦਾ ਭਰਾ ਸੀ ਨਾ, ਸਭ ਤੋਂ ਵੱਡਾ, ਉਹ ਬੜਾ ਸਤਵਾਦੀ ਸੀ, ਸੱਚ ਬੋਲਣ ਵਾਲਾ ਸੀ, ਝੂਠ ਨਹੀਂ ਬੋਲਦਾ ਸੀ। ਐਸੀ ਬੁੱਧ ਕਾਸਤੇ ਹੋਈ। ਇਹ ਵਿਆਹ ਜੀ ਮੈਨੂੰ ਦੱਸੋ, ਇਹੋ ਜਿਹਾ ਜਿਹੜਾ ਸਿਆਣਾ ਯੁਧਿਸ਼ਟਰ ਸੀ, ਉਹਦੀ ਇਹੋ ਜਿਹੀ ਅਕਲ ਮਤ ਕਿਵੇਂ ਹੋ ਗਈ, ਉਹ ਜੂਆ ਖੇਲਣ ਲੱਗ ਪਿਆ। ਭਾਣੇ ਬਿਆਸ ਜਨਮੇਜਾ ਸੁਣੀਏ। ਉਸ ਵੇਲੇ ਬਿਆਸ ਜੀ ਕਹਿਣ ਲੱਗੇ, ਉਹ ਜਨਮੇਜੇ ਰਾਜੇ ਧਿਆਨ ਦੇ ਕੇ ਸੁਣ ਲਈਏ। ਈਸ਼ਰ ਨੇਤ ਅਵਸ਼ਯ ਹੈ ਗੁਣੀਏ। ਜੋ ਪਰਮੇਸ਼ਰ ਦੀ ਨੇਤ ਹੁੰਦੀ ਹੈ, ਜਿਵੇਂ ਪਰਮੇਸ਼ਰ ਨੇ ਉਹ ਕਰਨਾ ਹੁੰਦਾ ਹੈ, ਉਹ ਕਹਿੰਦੇ ਉਵੇਂ ਹੁੰਦਾ, ਵਿਚਾਰ ਲਾ ਹੋ ਕੇ ਰਹਿੰਦਾ ਹੈ। ਦੋਹਰਾ ਕੋਟ ਉਪਾਵਨ ਕੋ ਕਰੈ। ਉਹ ਪਰਮੇਸ਼ਰ ਦੀ ਹੋਣ ਹਾਰ ਹੈ ਭਾਵੀ ਹੈ, ਭਾਵੇਂ ਕੋਈ ਕਰੋੜਾਂ ਅਪਰਾਲੇ ਹੀਲੇ ਕਰ ਲਏ ਉਹ ਤੋਂ ਬਚਣ ਲਈ। ਕੈਸੋ ਸਿਆਣਾ ਹੋਏ। ਉਹ ਜਨਮੇਜੇ ਭਾਵੇਂ ਕਿਹੋ ਜਿਹਾ ਮਨੁੱਖ ਬਹੁਤੇ ਸਿਆਣੇ ਤੋਂ ਸਿਆਣਾ ਵੀ ਹੋਵੇ, ਅਕਲਮੰਦ ਹੋਵੇ, ਤਾਰੀ ਟਰਤ ਨ ਕਿਸੂ ਤੇ। ਜੋ ਪਰਮੇਸ਼ਰ ਈਸ਼ਰ ਨੇ ਠੱਟੀ ਹੈ ਨਾ ਜੀਵ ਦੇ ਕਰਮ ਅਨੁਸਾਰ, ਕਹਿੰਦੇ ਉਹ ਕਿਸੇ ਤੋਂ ਟਾਲਿਆ ਹੋਇਆ ਹੋਣ ਹਾਰ ਟਲਦੀ ਨਹੀਂ। ਹੋਣ ਹਾਰ ਸੋ ਹੋਏ। ਜੋ ਪਰਮੇਸ਼ਰ ਦੀ ਹੋਣ ਹਾਰ ਭਾਵੀ ਉਹ ਹੋ ਕੇ ਰਹਿੰਦੀ, ਉਹ ਵਰਤੀ ਜਾਂਦੀ, ਮਨੁੱਖ ਦੀ ਅਕਲ ਮਤ ਮਾਰ ਦਿੰਦੀ ਹੈ। ਚੌਪਈ ਕਹਿ ਜਨ ਮੇਜਾ ਸੁਨ ਮੁਨ ਰਾਈ। ਉਸ ਵੇਲੇ ਵਿਆਸ ਜੀ ਦੇ ਕਹਿਣ ਤੋਂ ਫਿਰ ਕਹਿਣ ਲੱਗਾ, ਹੇ ਮੁਨੀਆਂ ਦੇ ਰਾਜੇ ਵਿਆਸ ਜੀ ਸੁਣੋ ਮੇਰੀ ਗੱਲ। ਆਗੈ ਸੁਧ ਕੋ ਦੇਹ ਬਤਾਈ। ਜਿਹੜੀ ਅਗਲੇ ਦੀ ਜਿਵੇਂ ਅੱਗੇ ਪਹਿਲਾਂ ਜਾ ਕੇ ਪਾਪ ਆਉਣ ਵਾਲੇ ਸਮੇਂ ਵਿੱਚ ਸਾਰੀ ਗੱਲ ਬਾਤ ਬੀਤਣੀ ਹੈ, ਉਹ ਪਹਿਲਾਂ ਹੀ ਕੋਈ ਸੁਣਾ ਦੇਵੇ, ਪਹਿਲਾਂ ਦੱਸ ਦੇਵੇ ਵੀ ਤੂੰ ਵੀ ਸਾਵਧਾਨ ਹੋ ਜਾ, ਅੱਗੇ ਆਉਣ ਵਾਲੇ ਸਮੇਂ ਵਿੱਚ ਤੇਰੇ ਨਾਲ ਆਏ ਬੀਤਣੀ ਹੈ, ਤੂੰ ਐਂ ਨਾ ਕਰੀ, ਬਚ ਜਾਈ। ਕਹਿੰਦਾ ਇਸ ਤਰ੍ਹਾਂ ਅੱਗੇ ਦੀ ਆਉਣ ਵਾਲੇ ਦੀ ਜਿਹੜੀ ਗੱਲਬਾਤ ਪਹਿਲਾਂ ਕੋਈ ਦੱਸ ਦੇਵੇ। ਹੁਣ ਹਾਰ ਹੋਵੇ ਤਬ ਕੈਸੇ, ਜਦੋਂ ਕਹਿੰਦੇ ਅੱਗੇ ਜਿਹੜੀ ਗੱਲ ਬਾਣੀ ਹੈ ਉਹਨੂੰ ਕੋਈ ਪਹਿਲਾਂ ਦੱਸ ਦੇਵੇ ਤੇ ਫਿਰ ਹੋਣ ਵਾਲੀ ਗੱਲ ਵੀ ਕਿਵੇਂ ਹੋ ਜਾਊਗੀ? ਉਹ ਤਾਂ ਹੁੰਦੀ ਜੇ ਮਨੁੱਖ ਉੱਥੋਂ ਨਾ ਅਣਜਾਣ ਹੋਵੇ। ਇਸ ਕਰਕੇ ਮੈਂ ਨਹੀਂ ਇਹ ਮੰਨਦਾ ਵੀ ਉਹਨੂੰ ਕੋਈ ਦੱਸ ਦੇਵੇ ਵੀ ਆਹ ਤੇਰੇ ਨਾਲ ਵਿਚਣੀ ਹੈ, ਤੂੰ ਐ ਨਾ ਕਰੀ, ਫਿਰ ਬਚ ਜਾਏਗਾ। ਫਿਰ ਉਹ ਬਚ ਜਾਏਗਾ, ਨਹੀਂ ਹੋਵੇਗੀ। ਅਣਜਾਣਤ ਹੋਏ ਜੈਸੇ ਤੈਸੇ, ਕਹਿੰਦੇ ਜੇ ਉਸ ਗੱਲ ਤੋਂ ਅਣਜਾਣ ਹੋਵੇ ਫਿਰ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਉਸੇ ਤਰ੍ਹਾਂ ਹੋ ਸਕਦੀ ਹੈ। ਵਿਆਸ ਕਹੇ ਤੁਮਰੀ ਸੁਧ ਜੋ, ਵਿਆਸ ਜੀ ਫਿਰ ਉਸ ਵੇਲੇ ਥੋੜੇ ਜਿਹੇ ਵੀਰ ਰਸ ਵਿੱਚ ਆ ਕੇ ਕਹਿਣ ਲੱਗੇ ਹੋ ਤੁਸੀਂ ਪਰਮੇਸ਼ਰ ਦੀ ਨੇਤ ਤੇ ਕਿੰਤੂ ਪੰਤੂ ਕਰਦਾ। ਲੈ ਹੁਣ ਤੇਰੇ ਨਾਲ ਜਿਹੜੀ ਬੀਤਣੀ ਨਾ ਤੇਰੇ ਨਾਲ ਹੋਣਾ, ਜਿਵੇਂ ਤੂੰ ਦੁਖੀ ਹੋਣਾ ਤੂੰ ਰੋਣਾ ਹੈ। ਲੈ ਤੈਨੂੰ ਵੀ ਦੱਸਦਾ, ਉਹ ਤਾਂ ਜੂਆ ਖੇਲੇ ਨਾ ਤਾਂ ਪੰਗਾ ਪਿਆ। ਲੈ ਤੂੰ ਵੀ ਐਂ ਕਰੇਗਾ, ਆਹ ਤੇਰੇ ਨਾਲ ਵਰਤਣੀ ਲਾ ਲਾ ਜੋ। ਫਿਰ ਉਹ ਕਹਿਣ ਲੱਗਿਆ ਸੁਣ ਲਾ ਸਾਰਾ ਪ੍ਰਸੰਗ ਆਪਣਾ ਆਉਣ ਵਾਲੇ ਸਮੇਂ ਦਾ। ਪੂਰਬ ਕਹੋ ਲੇ ਸੁਣ ਸੋ, ਕਹਿੰਦੇ ਤੈਨੂੰ ਪਹਿਲਾਂ ਹੀ ਆਉਣ ਵਾਲੇ ਸਮੇਂ ਸੰਬੰਧੀ ਵਾਕ ਵੀ ਦੇ ਦਿੰਦਾ, ਤੂੰ ਧਿਆਨ ਦੇ ਕੇ ਮੇਰੇ ਕੋਲੋਂ ਸੁਣ ਲੈ। ਏਕ ਤੁਰੰਗਨ ਤੁਮ ਢਿੱਗ ਆਵੇ, ਕਹਿੰਦੇ ਵੀ ਜਨਮੇਜੇ ਰਾਜੇ ਇੱਕ ਘੋੜੀ ਤੇਰੇ ਕੋਲ ਸੁਦਾਗਰ ਰਾਹੀਂ ਐਸੀ ਆ ਜਾਵੇਗੀ। ਲੇਹ ਮੋਲ ਨਿਜ ਧਾਮ ਰਖਾਵੇ, ਕਹਿੰਦੇ ਸੁਦਾਗਰ ਤੋਂ ਘੋੜੀ ਮੁੱਲ ਲੈ ਕੇ ਆਪਣੇ ਘਰ ਵਿੱਚ ਆਪਣੇ ਤਵੇਲੇ ਵਿੱਚ ਉਸਨੂੰ ਰੱਖ ਲਵੇਗਾ। ਘੋੜੀ ਤੇ ਚੜ ਕੇ ਤੁਸੀਂ ਬਾਹਰ ਸ਼ਿਕਾਰ ਦਾ ਬਹਾਨਾ ਜਾ ਕਰਕੇ ਚਲਾ ਜਾਵੇਗਾ। ਦੱਖਣ ਦਿਸ਼ਾ ਕਰ ਨਿਜ ਫੇਰਾ, ਇਸ ਤਰ੍ਹਾਂ ਦੱਖਣ ਦੀ ਤਰਫ ਫਿਰ ਤੂੰ ਉੱਥੇ ਚੱਕਰ ਲਾਏਗਾ, ਭਾਵ ਦੱਖਣ ਦੀ ਤਰਫ ਤੂੰ ਚਲਾ ਜਾਏਗਾ, ਉਸ ਘੋੜੀ ਤੇ ਸਵਾਰ ਹੋ। ਅਧਿਕ ਸ਼ਰਮ ਪਾਵੇ ਤਿਸ ਬੇਰਾ, ਉਧਰ ਗਿਆ ਫਿਰਦਾ ਫਿਰਦਾ ਤੂੰ ਬਹੁਤ ਤਕੜੀ ਥਕਾਨ ਜੀ ਪਾਵੇਗਾ, ਬਹੁਤਾ ਥੱਕ ਜਾਵੇਗਾ। ਤਟ ਸਰਵਰ ਤੂੰ ਕਰ ਹੈ ਡੇਰਾ, ਜੰਗਲ ਵਿੱਚ ਹੀ ਇੱਕ ਸਰੋਵਰ ਹੋਵੇਗਾ, ਤੂੰ ਥੱਕਿਆ ਹੋਇਆ ਘੋੜੀ ਤੋਂ ਉਤਰ ਕੇ ਉਹ ਸਰੋਵਰ ਦੇ ਕਿਨਾਰੇ ਤੇ ਡੇਰਾ ਕਰ ਲੇਗਾ, ਉੱਥੇ ਕਿਨਾਰੇ ਬੈਠ ਜਾਏਗਾ। ਦੋਹਰਾ ਇਕਲੋ ਬਨ ਮਹਿਸੋਵਈ, ਇਸ ਤਰ੍ਹਾਂ ਵੀ ਜੰਗਲ ਜਿਹੜਾ ਨਾ ਉਹ ਸਰੋਵਰ ਦਾ ਉਹਦੇ ਕਾਲੇ ਨਾਲ ਜਾ ਕੇ ਕੋਈ ਹੋਰ ਨਹੀਂ ਹੋਊ, ਨਾ ਕੋਈ ਵਜ਼ੀਰ ਨਾ ਕੋਈ ਅਹਿਲਕਾਰ ਨਾ ਕੋਈ ਚੌਕਰ, ਕੱਲਾ ਹੀ ਤੂੰ ਕਹਿੰਦੇ ਉੱਥੇ ਸੌਵੇਂਗਾ। ਸਰਵਰ ਨਿਕਸ ਤੁਰੰਗ, ਤੈਨੂੰ ਦੱਸ ਦਿੱਤੇ ਆ ਉਹ ਸਰੋਵਰ ਦੇ ਵਿੱਚੋਂ ਦਰਿਆਈ ਘੋੜਾ ਜਾ ਨਿਕਲੇਗਾ। ਤੁਮ ਢਿੱਗ ਜੋ ਹੋਇ ਬਾਜਨੀ, ਜਿਸ ਘੋੜੀ ਤੇ ਤੂੰ ਚੜ ਕੇ ਗਿਆ ਹੋਵੇਗਾ ਉਹ ਜਿਹੜੀ ਤੇਰੇ ਕੋਲ ਹੋਵੇਗੀ ਉਸ ਸਮੇਂ। ਕੇਲ ਕਰੈ ਤਿਹ ਸੰਗ, ਦਰਿਆਈ ਘੋੜਾ ਸਰੋਵਰ ਵਿੱਚੋਂ ਨੇੜ ਕੇ ਉਹਦੇ ਨਾਲ ਸੰਬੰਧ ਜਾ ਕਰ ਲਵੇਗਾ। ਚੌਪਈ ਗਰਬ ਰਹਿ ਤੇ ਦੇਹ ਬਛੇਰਾ, ਦਰਿਆਈ ਘੋੜੇ ਦੇ ਸੰਬੰਧ ਕਰਕੇ ਉਹਨੂੰ ਗਰਭ ਜਾ ਰਹਿ ਜਾਏਗਾ, ਫਿਰ ਸਮੇਂ ਤੋਂ ਬਾਅਦ ਉਹ ਬਛੇਰਾ ਦੇ ਦੇਵੇਗੀ। ਸ਼ਾਮ ਕਰਨ ਚੰਦਨ ਦੁੱਧ ਹੇਰਾ, ਇਹ ਵੀ ਦੱਸ ਦਿੰਦਾ ਪਹਿਲਾਂ ਵੀ ਉਹ ਜਿਹੜਾ ਬਛੇਰਾ ਉਹਦੇ ਕਾਲੇ ਕੰਨ ਹੋਣਗੇ, ਜਿਵੇਂ ਚੰਦਰਮਾ ਹੁੰਦਾ ਨਾ ਇਸ ਤਰ੍ਹਾਂ ਦੀ ਸੋਭਾ ਵਾਲਾ ਘੋੜਾ ਤੂੰ ਬਛੇਰਾ ਦੇਖੇਗਾ। ਤੇ ਸੋ ਤਬ ਹੀ ਜਾਗਰ ਚਾਵੇ ਹੈ, ਘੋੜੇ ਨੂੰ ਦੇਖ ਕੇ ਵਜ਼ੀਰਾਂ ਦੀ ਸਲਾਹ ਨਾਲ ਤੂੰ ਵੀ ਅਸਮੇਧ ਜਗ ਸ਼ੁਰੂ ਕਰ ਦੇਵੇਗਾ। ਬਹੁਤ ਬਿਪਰ ਤੁਮਰੇ ਢਿੱਗ ਆਵੇ ਹੈ, ਜਗ ਕਰਨ ਸਮੇਂ ਕਹਿੰਦੇ ਬਹੁਤੇ ਜਿਹੜੇ ਬ੍ਰਾਹਮਣ ਹੈ ਉਹ ਜਗ ਵਿੱਚ ਭੋਜਨ ਛਕਣ ਵਾਸਤੇ ਆ ਜਾਣਗੇ। ਤਾਂ ਬਿਘਨ ਕੋ ਹੋਵੇ ਐਸਾ, ਭੋਜਨ ਛਕਾਉਂਦਿਆਂ ਛਕਾਉਂਦਿਆਂ ਬ੍ਰਾਹਮਣਾਂ ਨੂੰ ਉੱਤੇ ਕੋਈ ਐਸਾ ਵਿਘਨ ਜਾ ਹੋ ਜਾਏਗਾ, ਇਹੋ ਜਿਹੀ ਗੱਲ ਬਣ ਜਾਏਗੀ ਪੁੱਠੀ ਸਿੱਧੀ ਜੀ। ਮਹਾ ਪਾਪ ਲਾਗੈ ਤੁਝ ਜੈਸਾ, ਇਸ ਕਰਕੇ ਤੈਨੂੰ ਬਹੁਤ ਵੱਡਾ ਪਾਪ ਲੱਗ ਜਾਊਗਾ, ਬ੍ਰਹਮ ਹੱਤਿਆ ਤੂੰ ਕਰ ਬੈਠੇਗਾ, ਫਿਰ ਉਹਦੇ ਨਾਲ ਬਹੁਤ ਵੱਡਾ ਰੋਗ ਤੈਨੂੰ 18 ਤਰ੍ਹਾਂ ਦਾ ਕੋੜ ਹੋ ਜਾਊਗਾ। ਹੋਏ ਵੱਡੋ ਦੁੱਖ ਭਾਰਤ ਸੁਣਈ, ਜਦੋਂ ਤੈਨੂੰ ਵੱਡਾ ਦੁੱਖ ਹੋ ਗਿਆ ਕੋੜ ਦਾ ਰੋਗ ਹੋ ਗਿਆ, ਤੂੰ ਫਿਰ ਮੇਰੇ ਪਾਸੋਂ ਮਹਾਭਾਰਤ ਦੀ ਕਥਾ ਸੁਣੇਗਾ। ਕਿਸੂ ਥਾਮ ਤੂੰ ਬਚਨ ਨ ਮੰਨੇ, ਦੇਖ ਲਾ ਵੀ ਮੈਂ ਤੈਨੂੰ ਪਹਿਲਾਂ ਕਹਿ ਦਿੱਤਾ ਹੈ, ਤੇ ਫਿਰ ਕਹਿੰਦੇ ਇਹ ਵੀ ਤੈਨੂੰ ਉਸ ਵੇਲੇ ਕਹਾਂਗਾ, ਲੈ ਵੀ ਆ ਤੂੰ ਸਾਰਾ ਕੁਛ ਕਰ ਕਰਾ ਬੈਠਾ ਹੈ, ਤੈਨੂੰ ਕੋਹੜ ਹੋ ਗਿਆ, ਹੁਣ ਮਹਾਭਾਰਤ ਸੁਣਾਉਣ ਲੱਗਿਆ, ਹੁਣ ਤੂੰ ਸੱਤ ਹੀ ਸੱਤ ਕਹੀ ਜਾਣਾ, ਇਹ ਨਹੀਂ ਕਹਿਣਾ ਵੀ ਆਹ ਗੱਲ ਝੂਠੀ ਹੈ, ਜੇ ਜਿੱਥੇ ਝੂਠੀ ਕਹਿ ਦੀ ਉੱਥੇ ਕੋਹੜ ਰਹਿ ਜਾਣਾ ਹੈ। ਕਹਿੰਦੇ ਇਸ ਤਰ੍ਹਾਂ ਕਿਸੇ ਥਾਂ 'ਤੇ ਇਹੋ ਜਿਹਾ ਪ੍ਰਸੰਗ ਜਿਹਾ ਆਊਗਾ, ਤੂੰ ਕਹਿੰਦੇ ਗੱਲ ਨਹੀਂ ਮੰਨਣੀ, ਤੂੰ ਕਹੂੰਗਾ ਇਹ ਤਾਂ ਨਿਰਾ ਵੱਡਾ ਗੱਪ ਹੀ ਹੈ। ਦੁੱਖ ਕੁਛ ਰਹਿ ਪ੍ਰਾਨ ਹੱਤ ਹੋਈ, ਉਸਦੇ ਕਰਕੇ ਤੇਰੇ ਨੱਕ 'ਤੇ ਦੁੱਖ ਜਾ, ਨੱਕ 'ਤੇ ਕੋਹੜ ਜਾ ਰਹਿ ਜਾਊਗਾ, ਉਹਦੇ ਨਾਲ ਤੇਰੇ ਪ੍ਰਾਣ ਲਾਸ ਹੋ ਰਹੇ, ਉਹ ਨੱਕ 'ਤੇ ਕੋਹੜ ਰਹਿਣ ਨਾਲ ਹੀ ਤੇਰੀਆਂ ਲਾਸਾਂ ਜੀਆਂ ਬੰਦ ਹੋ ਜਾਣਗੀਆਂ, ਮਰ ਜਾਏਗਾ। ਅਬ ਮੈਂ ਪ੍ਰਗਟ ਕਹੀ ਸਭ ਸੋਈ, ਜਨਮੇ ਜੇ ਜਿਹੜੀ ਤੇਰੇ ਨਾਲ ਅੱਗੇ ਬੀਤਣੀ ਹੈ ਨਾ, ਉਹ ਤੈਨੂੰ ਹੁਣ ਕਹਿੰਦੇ ਪ੍ਰਗਟ ਕਰਕੇ ਪਹਿਲਾਂ ਮੈਂ ਦੱਸ ਦਿੱਤੀ ਹੈ। ਪੂਰਬ ਸੁਧ ਤੁਜ ਦੀਨ ਜਨਾਏ, ਜਿਵੇਂ ਤੇਰੇ ਨਾਲ ਹੋਣੀ ਹੈ ਨਾ, ਪਹਿਲਾਂ ਤੈਨੂੰ ਸਾਰੀ ਖਬਰਸਾਰ ਮੈਂ ਜਨਾ ਦਿੱਤੀ ਹੈ, ਦੱਸ ਦਿੱਤੀ। ਨਹਿ ਕਰੀਏ ਰਾਖਹੁ ਚੁੱਕ ਸਾਈ, ਜਨਮੇ ਜੇ ਰਾਜਿਆਂ ਪੂਰੀ ਚੁੱਕ ਸਤਾਈ ਰੱਖਣੀ, ਚੁਕੰਨੇ ਰਹਿਣਾ ਖਬਰਦਾਰੀ ਰੱਖਣੀ, ਤੂੰ ਇਹ ਨਹੀਂ ਕਰਨਾ ਕੁਝ ਵੀ। ਦੋਹਰਾ ਸੁਣ ਨਰੇਸ਼ ਬਿਸਮੈ ਭਇਓ, ਵਿਆਸ ਜੀ ਤੋਂ ਸੁਣ ਕੇ ਜਿਹੜਾ ਜਨਮੇ ਜਾ ਰਾਜਾ ਬੜਾ ਅਚਰਜਾ ਹੋਇਆ ਵੀ ਇਉਂ ਮੈਂ ਕੋੜੀ ਹੋ ਕੇ ਮਰਨਾ। ਬਨਜ ਤਿਆਗ ਦੀਏ ਬਾਜ, ਲਓ ਵਿਆਸ ਜੀ ਮੈਂ ਗੱਲ ਬਾਨੀ ਨਹੀਂ ਦਿੰਦਾ, ਘੋੜੀ ਕਰਕੇ ਪੰਗਾ ਪੈਣਾ, ਮੈਂ ਘੋੜੀ ਨਹੀਂ ਖਰੀਦਣੀ, ਇਹ ਘੋੜੇ ਵੀ ਨਹੀਂ ਖਰੀਦਣੇ। ਕਾਰਨ ਕੇ ਨਰ ਮੂਲ ਤੇ, ਕਿਉਂਕਿ ਜਿਸ ਦੇ ਕਾਰਨ ਕਰਕੇ ਆ ਸਾਰਾ ਕੁਛ ਹੋਣਾ, ਉਹ ਕਾਰਨ ਦਾ ਮੈਂ ਮੂਲ ਮੋਢੀ ਨਹੀਂ ਹੋਣਾ, ਉਹ ਕਾਰਨ ਨੂੰ ਬਣਨੀ ਨਹੀਂ ਦੇਣਾ ਹੈ। ਕੈਸੇ ਹੋਵੇ ਕਾਜ, ਜਦੋਂ ਕਾਰਨ ਦਾ ਮੋਢੀ ਨਾ ਹੋਇਆ, ਨਿਰਮੂਲ ਨਹੀਂ ਹੋਇਆ, ਫਿਰ ਅੱਗੇ ਜਿਹੜਾ ਕਾਜ ਆ ਕਾਰਜ ਕਿਵੇਂ ਹੋਏਗਾ, ਭਾਵ ਘੋੜੀ ਤੋਂ ਇਹ ਪੰਗਾ ਪੈਣਾ, ਉਹਦੇ 'ਤੇ ਚੜ੍ਹ ਕੇ ਮੈਂ ਦੱਖਣ ਦੀ ਤਰਫ ਜਾਣਾ, ਉੱਥੇ ਫਿਰ ਜੰਗਲ ਵਿੱਚ ਜਾ ਕੇ ਉਹ ਦਰਿਆਈ ਘੋੜੇ ਨਾਲ ਘੋੜੀ ਦੇ ਸੰਬੰਧ ਹੋਣ ਕਰਕੇ ਵਛੇਰਾ ਜੰਮਣਾ, ਫਿਰ ਉਹਦੇ ਦੇਖ ਕੇ ਜੱਗ ਸ਼ੁਰੂ ਹੋਣਾ, ਉਹਦੇ ਕਰਕੇ ਫਿਰ ਜੱਗ ਵਿੱਚ ਵਿਘਨ ਪੈਣਾ ਹੈ, ਅਤੇ ਫਿਰ ਉਹ ਮੈਂ ਹੱਤਿਆ ਕਰਨੀ ਹੈ, ਬ੍ਰਾਹਮਣਾਂ ਨੂੰ ਮਾਰਨਾ, ਫਿਰ ਘੋੜ ਹੋਣਾ। ਕਹਿੰਦੇ ਇਹ ਜਿਹੜਾ ਕਾਰਜ ਅੱਗੇ ਹੋਣਾ ਘੋੜ ਆਦਿਕ ਦਾ, ਉਹ ਕਿਵੇਂ ਹੋਊਗਾ, ਲੈ ਮੈਂ ਘੋੜੀ ਨਹੀਂ ਖਰੀਦਦਾ ਹੈ। ਚੌਪਈ ਜੇ ਨਹਿ ਬੋਵਹਿ ਬੀਜ ਵਕਾਰੀ, ਸਿਆਣੇ ਕਹਿੰਦੇ ਹੁੰਦੇ ਹੈ ਵੀ ਜੇ ਜਿਹੜਾ ਜੇ ਨਹਿ ਬੋਵੈ, ਜੇ ਨਹਿ ਬੋਵਹਿ ਬੀਜ ਅਗਾਰੀ, ਜੇ ਕਿਸੇ ਧਰਤੀ ਵਿੱਚ ਕਹਿੰਦੇ ਪਹਿਲਾਂ ਬੀਜ ਹੀ ਨਾ ਬੋਜੀ ਬੀਜੀਏ, ਕਿਉਂ ਕੰਟਨ ਦੁੱਖ ਦੇਹ ਕੰਟਾਰੀ, ਜਿਹੜੀ ਕੰਟਾਰੀ ਆ ਲੇਹ ਜਿਹੜੀ ਹੈ, ਕਹਿੰਦੇ ਕੰਡਿਆਂ ਵਾਲੀ ਕਿਵੇਂ ਦੁੱਖ ਦਊਗੀ, ਜਦੋਂ ਲੇਹ ਜਿਹੜੀ ਕੰਡਿਆਂ ਵਾਲੀ, ਉਹਦਾ ਬੀਜ ਤਾਂ ਬੀਜਣਾ ਨਹੀਂ ਹੈ, ਅਤੇ ਫਿਰ ਕੰਡਿਆਂ ਵਾਲੀ ਜਿਹੜੀ ਹੈ ਦੁੱਖ ਦੇਣ ਵਾਲੀ, ਉਹ ਲੇਹ ਕਿਵੇਂ ਪੈਦਾ ਹੋਊ, ਕਿਵੇਂ ਉਤਪਤ ਹੋਊਗੀ। ਅਸ ਹਠਕਾਰ ਦ੍ਰਿੜ ਕੇ ਤਿਕ ਕਾਲਾ, ਇਸ ਤਰ੍ਹਾਂ ਵੀ ਮਰਦਾਨੇ ਸ਼ਾਹੂਕਾਰਾ, ਜਨਮੇ ਜੇ ਰਾਜੇ ਨੇ ਕੋਈ ਸਮਾਂ ਤਾਂ ਹੜ ਜਾ ਕੀਤਾ, ਕਰਿਓ ਬਤੀਤ ਮਹਿਤ ਭੂ ਪਾਲਾ, ਬਹੁਤ ਤਕੜਾ ਵੱਡਾ ਰਾਜਾ ਸੀ, ਉਸਨੇ ਸਮਾਂ ਬਤੀਤ ਕੀਤਾ, ਸੈਨਾ ਬੀਜ ਬਾਜ ਬਿਨ ਸਾਵ ਹੈ, ਜਨਮੇ ਜੇ ਰਾਜੇ ਦੀ ਫੌਜ ਦੇ ਵਿੱਚ ਜਦੋਂ ਘੋੜਾ ਕੋਈ ਬਜ਼ੁਰਗ ਬੁੱਢਾ ਹੋ ਕੇ ਮਰ ਮੁਰ ਜਾਂਦਾ, ਪੁਨ ਖਰੀਦ ਨਹਿ ਸੰਗਰ ਲਾਵੇ ਹੈ, ਖਰੀਦ ਕੇ ਫਿਰ ਆਪਣੀ ਫੌਜ ਦੇ ਨਾਲ ਉਹ ਕਹਿੰਦੇ ਘੋੜਾ ਰਲ ਲਾਉਂਦਾ ਹੀ ਨਹੀਂ, ਪਾਉਂਦਾ ਹੀ ਨਹੀਂ, ਭਈ ਅਲਪਤਾ ਜਬ ਹੈ ਤੁਰੰਗਾ, ਕਹਿੰਦੇ ਘੋੜਿਆਂ ਦੀ ਕਹਿੰਦੇ ਘਾਟ ਆ ਗਈ ਹੈ, ਸਚਿਵ ਬੰਦ ਕਰ ਕਹਿ ਨਿਰਪ ਸੰਗਾ, ਇੱਕ ਦਿਨ ਵਜ਼ੀਰਾਂ ਨੇ ਹੱਥ ਜੋੜ ਕੇ ਜਨਮੇ ਜੇ ਰਾਜੇ ਦੇ ਸਾਥ ਕਿਹਾ, ਕੋ ਸਾਰਾ ਨ ਕਾਜਾ, ਜਨਮੇਜਾ ਰਾਜਾ ਜੀ ਤੁਹਾਡੇ ਵਰਗੇ ਰਾਜਿਆਂ ਮਹਾਰਾਜਿਆਂ ਨੂੰ ਇਸ ਤਰ੍ਹਾਂ ਦੀ ਗੱਲ ਕਰਨੀ ਬਣਨੀ ਆਉਂਦੀ, ਜਸ ਪ੍ਰਣ ਧਰਿਓ ਆਪ ਮਹਾਰਾਜਾ, ਮਹਾਰਾਜਾ ਜਨਮੇਜਾ ਜੀ ਜਿਸ ਤਰ੍ਹਾਂ ਆਪ ਜੀ ਨੇ ਪ੍ਰਣ ਧਾਰ ਲਿਆ ਵੀ ਨਾ ਘੋੜਾ ਖਰੀਦਣਾ ਨਾ ਘੋੜੀ ਖਰੀਦਣੀ ਹੈ, ਬਿਨ ਤੁਰੰਗ ਤੇ ਸੈਨਾ ਕੈਸੀ, ਰਾਜਾ ਜੀ ਜੇ ਘੋੜਿਆਂ ਘੋੜੀ ਨਾ ਹੋਣ, ਘੋੜਿਆਂ ਤੋਂ ਫੌਜ ਕਿਸ ਕੰਮ ਨਾਮ ਦੀ ਹੈ। ਪੱਗ ਬਹੀਨ ਸਿੰਘਨ ਹੋਇ ਜੈਸੀ, ਵੀ ਸ਼ੇਰਨੀ ਤਾਂ ਹੋਵੇ ਤੇ ਸ਼ੇਰਨੀ ਦੇ ਪੈਰ ਨਾ ਹੋਣ। ਪੈਰਾਂ ਤੋਂ ਬਿਨਾਂ ਸ਼ੇਰਨੀ ਭਰਾ ਕੀ ਕਰੂ, ਘੋੜਿਆਂ ਤੋਂ ਬਿਨਾਂ ਕਹਿੰਦੇ ਫੌਜ ਕੀ ਕਰੂਗੀ। ਅਸਵ ਖਰੀਦਾ ਹੁਸੈਨਾ ਹੈ ਤੂੰ, ਇਸ ਕਰਕੇ ਜਨਮੇਰਾ ਰਾਜਾ ਜੀ ਆਪਣੀ ਫੌਜ ਦੇ ਵਾਸਤੇ ਤੁਸੀਂ ਘੋੜੇ ਤਾਂ ਜ਼ਰੂਰ ਖਰੀਦੋ ਨਾ। ਆਪ ਨ ਚੜ ਹੋ ਬਿਨੀਤ ਨਿਕੇਤੂ, ਇਹ ਵਿਸ਼ੇਸ਼ ਕਰਕੇ ਨੀਤੀ ਦੇ ਘਰ ਰਾਜਾ ਜੀ ਆਪ ਨਾ ਘੋੜੀ ਤੇ ਚੜਿਓ ਨਾ ਘੋੜੇ ਤੇ ਚੜ ਕੇ ਜਾਇਓ। ਦੇਸ਼ਨ ਦੇਸ਼ ਸੁਦਾਗਰ ਆਵੇ ਹੈ, ਦੂਜੀ ਗੱਲ ਹੈ ਵੀ ਦੇਸਾਂ ਪ੍ਰਦੇਸਾਂ ਤੋਂ ਘੋੜੇ ਲੈ ਕੇ ਸੁਦਾਗਰ ਆਉਂਦੇ ਆਪ ਜੀ ਕੋ। ਨਾਮ ਸਜਸ ਸੁਣ ਤੁਮ ਢਿੱਗ ਲਿਆਵੇ ਹੈ, ਤੁਹਾਡਾ ਨਾਮ ਸੁਣ ਕੇ ਤੁਹਾਡਾ ਜਸ ਸੁਣ ਕੇ ਘੋੜੇ ਵੇਚਣ ਵਾਸਤੇ ਤੁਹਾਡੇ ਕੋਲੋਂ ਲੈ ਲੈ ਆਉਂਦੇ। ਸੋ ਸਭ ਹੀ ਚੱਲ ਜਾ ਹੈ ਨਿਰਾਸੇ, ਘੋੜੇ ਨਾ ਘੋੜੀ ਲੈਂਦੇ ਨਹੀਂ, ਉਹ ਸਾਰੇ ਸਰਾਦਰ ਨਿਰਾਸੇ ਜੇ ਹੋ ਕੇ ਚਲੇ ਜਾਂਦੇ। ਨਿੰਦਾ ਹੈ ਮੁਖ ਤੇ ਹੀਨ ਹੁਲਾਸੇ, ਹਾਂ ਕਹਿੰਦੇ ਇਸ ਤਰ੍ਹਾਂ ਖੁਸ਼ੀ ਤੋਂ ਰਹਿਤ ਹੋਏ ਮੂੰਹ ਤੋਂ ਧੋਰੀ ਨਿੰਦਿਆ ਕਰਦੇ ਆ ਵੀ ਜਨਮੇਜਾ ਰਾਜਾ ਹੂੰ, ਕਹਿੰਦੇ ਮਹਾਰਾਜਾ ਹੂੰ, ਕਹਿੰਦੇ ਸੂਮਾਂ ਦਾ ਨਾਨਾ ਬਣਿਆ ਹੋਇਆ। ਸੁਣ ਮੰਤਰੀ ਕੇ ਬਚ ਰਾਜਨ, ਇਸ ਤਰ੍ਹਾਂ ਕਹਿੰਦੇ ਵੀ ਜਨਮੇਜੇ ਨੇ ਮੰਤਰੀ ਵਜ਼ੀਰ ਦੇ ਬਚਨ ਧਿਆਨ ਨਾਲ ਸੁਣੇ। ਹਿਰਦੇ ਗੁਣੀ ਇਨ ਸਾਚ ਬਖਾਨਾ, ਇਹਦੇ ਵਿੱਚ ਵਿਚਾਰਿਆ ਵੀ ਇਹ ਵਜ਼ੀਰ ਨੇ ਗੱਲ ਤਾਂ ਬਿਲਕੁਲ ਸੋਲਾਂ ਲਈ ਸਹੀ ਕਹੀ ਹੈ। ਹਮਸੇ ਭੂਪ ਨ ਲੇਹੇ ਤੁਰੰਗਾ, ਸਾਡੇ ਵਰਗੇ ਬੜੇ ਬੜੇ ਮਹਾਰਾਜੇ ਜਿਹੜੇ ਜੇ ਘੋੜੇ ਨਾ ਲੈਣਗੇ ਨਾ ਖਰੀਦਣਗੇ ਸੁਦਾਗਰਾਂ ਕੋਲੋਂ, ਤਾਂ ਇਹ ਬਣਜ ਕਰ ਹੈ ਕਿਸ ਸੰਗਾ। ਜਿਹੜੇ ਸੁਦਾਗਰ ਲੋਕ ਹੈ ਕਿਹਦੇ ਨਾਲ ਵੀ ਇਹ ਸੌਦਾ ਕਰਨਗੇ, ਕਿਹਦੇ ਨਾਲ ਇਹ ਘੋੜਿਆਂ ਦਾ ਬਣਜ ਵਪਾਰ ਕਰਨਗੇ ਵੇਚਣ ਦਾ। ਕਹਿਓ ਬਿਆਸ ਨਹਿ ਬੜਵਾ ਲੀਜੈ, ਫਿਰ ਜਨਮੇਜਾ ਵਿਚਾਰ ਕਰ ਲਿਆ ਵੀ ਆਪਾਂ ਨੂੰ ਬਿਆਸ ਜੀ ਨੇ ਕਿਹਾ ਸੀ ਵੀ ਘੋੜੀ ਤੂੰ ਖਰੀਦੇਗਾ ਤੇ ਘੋੜੀ ਤੇ ਚੜ ਕੇ ਦੱਖਣ ਦੀ ਤਰਫ ਜਾਏਗਾ, ਇਸ ਕਰਕੇ ਵੀ ਆਪਾਂ ਘੋੜੀ ਨਹੀਂ ਖਰੀਦਦੇ। ਤੇ ਭਾਰ ਚੜ ਕੇ ਤੇ ਗਮਨ ਨਕੀਜੈ, ਆਪਾਂ ਨੂੰ ਕਿਹਾ ਸੀ ਵੀ ਘੋੜੀ ਉੱਪਰ ਚੜ ਕੇ ਕਿਸੇ ਪਾਸੇ ਜਾਣਾ ਨਹੀਂ, ਆਪਾਂ ਨਾ ਘੋੜੀ ਖਰੀਦਾਂਗੇ ਨਾ ਚੜ ਕੇ ਜਾਵਾਂਗੇ। ਸੋ ਨਹ ਲਿਓ ਐਸ ਉਰ ਧਾਰੀ, ਇਸ ਤਰ੍ਹਾਂ ਦਾ ਮਨ ਵਿੱਚ ਧਾਰਿਆ ਵੀ ਚਲੋ ਘੋੜੀ ਨਹੀਂ ਆਪਾਂ ਖਰੀਦਾਂਗੇ ਤੇ ਨਾ ਉਹਦੇ ਉੱਪਰ ਜਾਣ ਚੜ ਕੇ ਜਾਵਾਂਗੇ। ਅਸਵ ਖਰੀਦਨ ਬੁੱਧ ਵਿਚਾਰੀ, ਬੁੱਧੀ ਨਾ ਬੁੱਧ ਨਾਲ ਵਿਚਾਰਿਆ ਵੀ ਚਲੋ ਘੋੜੀ ਤਾਂ ਆਪਾਂ ਖਰੀਦ ਹੀ ਲਿਆ ਕਰਾਂਗੇ। ਬਹਰੋ ਲੇਵਨ ਲੱਗਿਓ ਤੁਰੰਗਾ, ਇਸ ਤਰ੍ਹਾਂ ਵੀ ਜਨਮੇਜਾ ਰਾਜਾ ਵਿਚਾਰ ਕੇ ਫਿਰ ਘੋੜੇ ਜਿਹੜੇ ਆ ਸੁਦਾਗਰਾਂ ਕੋਲੋਂ ਖਰੀਦਣ ਲੱਗ ਪਿਆ। ਧਨ ਦੇ ਮਹਿਲੇ ਸਰਸ ਕੁਰੰਗਾ, ਧਨ ਦੇ ਦੇ ਕੇ ਹਰਨਾ ਵਰਗੇ ਛਾਲਾ ਮਾਰਦੇ ਜਿਹੜੇ ਘੋੜੇ ਉਹ ਖਰੀਦਣ ਲੈਣ ਲੱਗ ਪਿਆ। ਇੱਕ ਸਮੇਂ ਇੱਕ ਆਏ ਸੁਦਾਗਰ, ਸ਼ਾਹੂਕਾਰਾ ਅਥਵਾ ਮਰਦਾਨਾ, ਇੱਕ ਸਮੇਂ ਉਹ ਜਨਮੇਜੇ ਰਾਜੇ ਕੋਲ ਇਹੋ ਜਿਹਾ ਸੁਦਾਗਰ ਕੋਈ ਆ ਗਿਆ। ਸੰਗ ਤੁਰੰਗਨ ਚਪਲ ਉਜਾਗਰ, ਜਿੱਥੇ ਉਹਦੇ ਨਾਲ ਘੋੜੇ, ਕਹਿੰਦੇ ਘੋੜੀ ਹੈ ਬੜੀ ਚੰਚਲ ਤੇ ਬੜੀ ਸੁੰਦਰ ਚਲਾਕ। ਜਬ ਭੂਪਤ ਕੋ ਆਨੰਦ ਖਾਰੀ, ਸੁਦਾਗਰ ਨੇ ਇਹੋ ਜਿਹੀ ਕਹਿੰਦੇ ਸੋਹਣੀ ਘੋੜੀ ਚੰਚਲ ਦਿਖਾਈ ਹੈ। ਰਹੇ ਰੀਜ ਨਰ ਲੱਖ ਗੁਣ ਵਾਰੀ, ਨੇ ਜਨਮੇਜੇ ਰਾਜੇ ਦੇ ਕੋਲ ਲੋਕ ਬੈਠੇ, ਵਜ਼ੀਰ ਬੈਠੇ, ਉਹਦੇ ਗੁਣ ਦੇਖ ਕੇ ਉਹਦੀ ਕਿਸਮ ਦੇਖ ਕੇ ਸਾਰੇ ਖੁਸ਼ ਹੋ ਰਹੇ। ਨਿਰਪਤ ਸਮੀਪ ਕਹਿਤ ਅਸ ਬੈਨ, ਉਸ ਵੇਲੇ ਵਜ਼ੀਰ ਤੇ ਲੋਕ ਕਹਿਣ ਲੱਗੇ ਜਨਮੇਜੇ ਰਾਜੇ ਦੇ ਕੋਲ ਬਚਨ, ਬਾਜਨ ਇਹ ਉਚਿਤ ਤੁਮ ਐਨ, ਜਨਮੇਜਾ ਮਹਾਰਾਜਾ ਜੀ ਆ ਜਿਹੜੀ ਘੋੜੀ ਸੁਦਾਗਰ ਲਿਆ ਨਾ, ਇਹ ਤਾਂ ਤੁਹਾਡੇ ਘਰ ਦੇ ਵਿੱਚ ਕਹਿੰਦੇ ਰੱਖਣ ਯੋਗ ਹੈ। ਲੇ ਢਿੱਗ ਰਾਖੋ ਜਨ ਹੈ ਬਛੇਰੇ, ਕਹਿੰਦੇ ਤੁਸੀਂ ਲੈ ਕੇ ਖਰੀਦ ਕੇ ਇਹਨੂੰ ਕੋਲ ਰੱਖੋ, ਜਿਹੜੇ ਬਛੇਰੇ ਪੈਦਾ ਕਰ ਦੇਵੇਗੀ। ਅਤ ਸੁੰਦਰ ਗੁਣ ਜਾਸ ਕਨੇਰੇ, ਇਸਦੇ ਵਿੱਚ ਕਹਿੰਦੇ ਬਹੁਤ ਸੁੰਦਰਤਾ ਤੇ ਬਹੁਤ ਬਛੇਰਿਆਂ ਵਿੱਚ ਗੁਣ ਹੋਣਗੇ। ਚੜਨ ਉਚਿਤ ਸੋ ਹੋ ਹੈ ਤੁਮਾਰੇ, ਜਿਹੜੇ ਬਛੇਰੇ ਵੱਡੇ ਹੋਣਗੇ ਉਹ ਫਿਰ ਤੁਹਾਡੇ ਅਸਵਾਰੀ ਕਰਨ ਯੋਗ ਚੜਨ ਯੋਗ ਹੋ ਜਾਣਗੇ। ਬੜਵਾ ਪੈਨ ਚੜੋ ਮਨ ਧਾਰੇ, ਇਸ ਕਰਕੇ ਵੀ ਤੁਸੀਂ ਮਨ ਵਿੱਚ ਧਾਰ ਲਓ ਵੀ ਆ ਘੋੜੀ ਖਰੀਦ ਲਓ, ਘੋੜੀ ਉੱਪਰ ਚੜ ਕੇ ਕਿਸੇ ਪਾਸੇ ਨਾ ਜਾਇਓ, ਇਹਦੇ ਜਿਹੜੇ ਬਛੇਰੇ ਹੋਣਗੇ ਉਹਦੇ ਤੇ ਚੜ ਕੇ ਜਿੱਥੇ ਮਰਜ਼ੀ ਜਾਇਓ। ਇਸ ਪ੍ਰਕਾਰ ਸੁਣ ਤਿਸ ਕੀ ਬਾਣੀ, ਇਸ ਤਰ੍ਹਾਂ ਵਜ਼ੀਰਾਂ ਤੋਂ ਕਹਿੰਦੇ ਗੱਲਬਾਤ ਸੁਣ ਕੇ ਵੀ ਠੀਕ ਕਹਿੰਦੇ ਐ, ਲਿਓ ਤੁਰੰਗਨ ਮਨ ਠਹਿਰਾਨੀ, ਪਕਾ ਲੈ ਵੀ ਘੋੜੀ ਤਾਂ ਆਪਾਂ ਖਰੀਦ ਹੀ ਲਈਏ, ਬਹੁਤ ਵਧੀਆ ਹੈ, ਬਛੇਰੇ ਦੋ ਵੀ ਉਹ ਫਿਰ ਵੱਡੇ ਹੋ ਜਾਣਗੇ, ਫਿਰ ਚੜ ਕੇ ਜਾਇਆ ਕਰਾਂਗੇ। ਸੁੰਦਰ ਦੇਖ ਰਦਾ ਲੋਭਾਇਆ, ਘੋੜੀ ਬੜੀ ਸੋਹਣੀ ਸੁਨੱਖੀ ਕਿਸਮ ਸੀ, ਦੇਖ ਕੇ ਮਨ ਰਿਦਾ ਭਰਮ ਗਿਆ ਜਨਮੇਜੇ ਦਾ। ਦਰਬ ਸੁਦਾਗਰ ਕੋ ਦੇਵਾਇਆ, ਸੁਦਾਗਰ ਨੇ ਧਨ ਮੰਗਿਆ, ਉਹਨਾਂ ਖਜ਼ਾਨਚੀ ਪਾਸੋਂ ਖੁੱਲਾ ਦਿਵਾ ਦਿੱਤਾ ਇਸ ਨੇ। ਲੈ ਘਰ ਰਾਖੀ ਹੇਤ ਬਦਾਵਨ, ਸ਼ਾਹੂਕਾਰਾਂ ਜਨਮੇਜੇ ਨੇ ਉਹ ਘੋੜੀ ਲੈ ਕੇ ਆਪਣੇ ਤਵੇਲੇ ਵਿੱਚ ਰੱਖੀ ਅਗਲੇ ਵਾਧਾ ਵਧਾਉਣ ਲਈ। ਗੁਣ ਮੰਦਰ ਸੌ ਦਰਜ ਸੁਹਾਵਨ, ਕਹਿੰਦੇ ਜਿਹੜੀ ਗੁਣਾਂ ਦੀ ਘਰ ਸੀ, ਸੁੰਦਰਤਾ ਕਰਕੇ ਬੜੀ ਸੋਭਨੀਕ ਸੀ। ਅਸਵ ਪਾਲ ਜੋ ਸੇਵਕ ਆਹੀ, ਇਸੇ ਤਰ੍ਹਾਂ ਜਿਹੜਾ ਘੋੜਿਆਂ ਦੀ ਪਾਲਣਾ ਪੁੰਨ ਕਰਨ ਵਾਲਾ ਨੌਕਰ ਹੈ ਸੀ। ਚੜ ਕਰ ਫੇਰ ਅਤ ਜਬ ਜਾਹੀ, ਸ਼ਾਹੂਕਾਰਾ ਕਹਿੰਦੇ ਘੋੜੀ ਤੇ ਚੜ ਕੇ ਉਹਨੂੰ ਇੱਧਰ ਉਧਰ ਫੇਰਦਾ ਤੋਰਦਾ। ਕਹਿ ਆਨ ਸੋ ਭੂਪਤ ਪਾਸੂ, ਜਨਮੇਜੇ ਰਾਜੇ ਨੂੰ ਆ ਕੇ ਘੋੜੀ ਦੇ ਗੁਣ ਕਹਿੰਦਾ ਦੱਸਦਾ। ਪੁਰਾਨ ਪਿਖਿਓ ਬੇਗ ਅਸ ਜਾਸੂ, ਜਨਮੇਜਾ ਰਾਜਾ ਜੀ ਜਿਹੋ ਜੀ ਅਸਦਾਗਰ ਨੇ ਘੋੜੀ ਸਾਨੂੰ ਦਿੱਤੀ ਹੈ ਨਾ, ਇਹੋ ਜੇ ਜਿਹੜਾ ਤੇਜ ਹੈ, ਜਿਵੇਂ ਇਹ ਤੇਜ ਚੱਲਦੀ ਨਾ, ਮੈਂ ਨੀ ਕੋਈ ਇਸ ਤਰ੍ਹਾਂ ਦੀ ਕੋਈ ਦੇਖੀ ਜ਼ਿੰਦਗੀ ਵਿੱਚ। ਚੜ੍ਹਨ ਉਚਿਤ ਸੋ ਰਾਵਰ ਕੇਰੀ, ਮਹਾਰਾਜ ਜੀ ਇਹ ਜਿਹੜੀ ਘੋੜੀ ਇਹ ਤਾਂ ਤੁਹਾਡੀ ਸਵਾਰੀ ਕਰਨ ਯੋਗ ਹੈ, ਤੁਸੀਂ ਤੁਹਾਡੇ ਚੜ੍ਹਨ ਯੋਗ ਹੈ, ਇਹ ਤਾਂ ਸੁਰਗਾਂ ਦੇ ਝੂਠੇ ਹੀ ਹੈ। ਚੰਚਲ ਤਾ ਜਿਸ ਬੀਚ ਬਡੇਰੀ, ਇਹਦੇ ਵਿੱਚ ਮਹਾਰਾਜ ਜਿਹੜੀ ਚੰਚਲ ਤਾ ਹੀ ਉਹ ਵਿਸ਼ੇਸ਼ ਕਰਕੇ ਦੂਜੀਆਂ ਨਾਲੋਂ ਜ਼ਿਆਦਾ ਹੈ। ਸੁਣ ਗੁਣ ਭੂਪ ਚੜ੍ਹਿਓ ਇੱਕ ਬੇਰਾ, ਸ਼ਾਹੂਕਾਰਾ ਉਹ ਜਿਹੜਾ ਘੋੜਿਆਂ ਦਾ ਨੌਕਰ ਚਾਕਰ, ਉਹਦੇ ਰਾਹੀਂ ਘੋੜੀ ਦੇ ਗੁਣ ਸੁਣ ਕੇ ਵਿਆਹ ਜੀ ਦੇ ਬਚਨ ਭੁੱਲ ਗਿਆ, ਕਹਿੰਦੇ ਇੱਕ ਵਾਰੀ ਉਹਦੇ ਤੇ ਚੜ ਪਿਆ। ਦੱਖਣ ਦਿਸ਼ਕੋ ਗਯੋ ਅਖੇਰਾ, ਵਿਆਹ ਜੀ ਨੇ ਕਿਹਾ ਸੀ ਵੀ ਤੂੰ ਘੋੜੀ ਤੇ ਚੜ ਕੇ ਦੱਖਣ ਦੀ ਤਰਫ਼ ਨਹੀਂ ਜਾਣਾ, ਭਰਮ ਦਿਸ਼ਾ ਪੈ ਗਈ, ਕਹਿੰਦੇ ਦੱਖਣ ਦੀ ਤਰਫ਼ ਹੀ ਚੱਲਿਆ ਗਿਆ। ਨਿਕਸ ਚੱਲਿਓ ਇੱਕ ਮਿਰਗ ਅਗਾਰੀ, ਇਸ ਤਰ੍ਹਾਂ ਜਦੋਂ ਕਹਿੰਦੇ ਘੋੜੀ ਤੇ ਚੜ ਕੇ ਗਿਆ ਤੇ ਇੱਕ ਜੰਗਲ ਵਿੱਚੋਂ ਹਰਨ ਨਿਕਲਿਆ ਤੇ ਅੱਗੇ ਅੱਗੇ ਚੱਲ ਪਿਆ, ਭੱਜ ਪਿਆ। ਦੇਖ ਤੁਰੰਗਨ ਪਿੱਛੇ ਡਾਰੀ, ਜਨਮੇਜੇ ਰਾਜੇ ਨੇ ਹਰਨ ਨੂੰ ਭਜਦਾ ਦੇ ਕੇ ਉਹਦੇ ਪਿੱਛੇ ਘੋੜੀ ਨੂੰ ਪਾਤਾ ਭਜਾਤਾ। ਭੱਟ ਇੱਕ ਸੰਗ ਪਹੁੰਚਿਓ ਨਾਹੀ, ਦੇਖ ਲਾ ਵੀ ਸ਼ਾਹੂਕਾਰਾ ਜਨਮੇਜੇ ਰਾਜੇ ਦੇ ਨਾਲ ਇੱਕ ਸੂਰਵੀਰ ਵੀ ਨਾਲ ਨਹੀਂ ਪਹੁੰਚ ਸਕਿਆ। ਗਮਨਿਓ ਬਿਪਨ ਗਹਿਨ ਕੇ ਮਾਹੀ, ਇਸ ਤਰ੍ਹਾਂ ਜਿਹੜਾ ਸੰਘਣਾ ਜੰਗਲ ਸੀ ਉਹਦੇ ਵਿੱਚ ਜਨਮੇਜਾ ਰਾਜਾ ਚਲਿਆ ਗਿਆ ਸੀ। ਮਾਰ ਮਿਰਗ ਕੋ ਸ਼ਰਮ ਭਾ ਡਾਰੀ, ਸ਼ਾਹੂਕਾਰਾ ਇਸ ਤਰ੍ਹਾਂ ਕਹਿੰਦੇ ਹਰਨ ਨੂੰ ਮਾਰ ਕੇ ਤੇ ਉਹ ਮਾਰ ਮਿਰਗ ਕੋ, ਮਾਰ ਮਿਰਗ ਕੋ ਸ਼ਰਮ ਭਾ ਭਾਰੀ, ਹਰਨ ਨੂੰ ਮਾਰ ਲਿਆ ਤੇ ਰਾਜੇ ਨੂੰ ਬਹੁਤ ਥਕੇਵਾ ਹੋ ਗਿਆ। ਬਿਆਸ ਬਖਾਨੀ ਦੀਨ ਵਿਸਾਰੀ, ਅਗਲਾ ਵੀ ਸ਼ਾਹੂਕਾਰਾ ਤਥਾ ਮਰਦਾਨੇ ਜੋ ਬਿਆਸ ਨੇ ਗੱਲ ਕਹੀ ਸੀ ਨਾ, ਉਹਨੂੰ ਭੁਲਾ ਹੀ ਦਿੱਤਾ ਹੈ ਜਨਮੇਜੇ ਨੇ। ਸਰ ਤਟ ਸੋਇਓ ਪੀ ਕਰ ਪਾਨੀ, ਇਸ ਤਰ੍ਹਾਂ ਸਰੋਵਰ ਦੇ ਕਹਿੰਦੇ ਵਿੱਚੋਂ ਪਾਣੀ ਜਾਂ ਪੀ ਕੇ ਜਨਮੇਜਾ ਰਾਜਾ ਦੇ ਕਤਾਰੇ ਸੌਂ ਗਿਆ। ਨਿਕਟ ਤੁਰੰਗਨ ਬ੍ਰਿਖ ਬੰਧਾਨੀ, ਵਿਆਹ ਜੀ ਨੇ ਕਿਹਾ ਸੀ ਇਸੇ ਤਰ੍ਹਾਂ ਹੀ ਗੱਲ ਹੋ ਗਈ, ਨੇੜੇ ਕੋਈ ਬਿਰਸ਼ੀ ਉੱਤੇ ਘੋੜੀ ਜੀ ਬੰਧਤੀ ਰਾਜੇ ਨੇ। ਸਰਵਰ ਤੇ ਤਬ ਨਿਕਸ ਤੁਰੰਗਾ, ਇਸ ਤਰ੍ਹਾਂ ਕਹਿੰਦੇ ਉਹ ਜਿਹੜਾ ਸਰੋਵਰ ਸੀ ਉਹਦੇ ਵਿੱਚੋਂ ਦਰਗਿਆਈ ਘੋੜਾ ਬਾਹਰ ਨਿਕਲਿਆ। ਮੈਥੁਨ ਕੀਨ ਬਾਜਨੀ ਸੰਗਾ, ਜੇ ਰਾਜੀ ਦੀ ਘੋੜੀ ਸੀ ਉਸ ਵਾਰੀ ਉਹਦੇ ਨਾਲ ਉਹਨੇ ਸੰਬੰਧ ਕਰ ਲਿਆ। ਬਹੁਰ ਪ੍ਰਵੇਸ਼ਿਓ ਜਲ ਕੇ ਮਾਹੀ, ਦਰਿਆਈ ਘੋੜਾ ਉਸੇ ਤਰ੍ਹਾਂ ਕਹਿੰਦੇ ਜਲ ਵਿੱਚ ਪ੍ਰਵੇਸ਼ ਹੋ ਗਿਆ। ਭੂਪਤ ਸੁਧ ਪਾਈ ਕੋ ਨਾਹੀ, ਰਾਜੇ ਨੂੰ ਕੋਈ ਖਬਰਸਾਰ ਨਹੀਂ, ਉਹਨੂੰ ਬੇਹੋਸ਼ੀ ਸੁੱਤਾ ਪਿਆ, ਉਹਨੂੰ ਕੋਈ ਨੀ ਪਤਾ ਚੱਲਿਆ। ਛੁੱਟੀ ਨੀਂਦ ਹੋਇਆ ਕਰ ਅਸਵਾਰਾ, ਜਨਮੇਜੇ ਨੇ ਰਾਜੀ ਨੀਂਦ ਖੁੱਲੀ ਘੋੜੀ ਤੇ ਅਸਵਾਰ ਹੋ ਗਿਆ। ਆਨ ਪਹੁੰਚਿਓ ਆਪਣ ਅਗਾਰਾ, ਆਪਣੇ ਘਰ ਆਪਣੇ ਰਾਜ ਮਹਿਲਾਂ ਵਿੱਚ ਆ ਪਹੁੰਚਿਆ। ਧਾਰ ਗਰਭ ਤਿੰਨ ਦੀਨ ਬਛੇਰਾ, ਇਸ ਤਰ੍ਹਾਂ ਕਹਿੰਦੇ ਉਹ ਜਿਹੜੀ ਘੋੜੀ ਸੀ ਉਹਨੇ ਗਰਭ ਧਾਰਨ ਕਰ ਲਿਆ, ਸਮੇਂ ਅਨੁਸਾਰ ਉਹਨੇ ਬਛੇਰਾ ਦੇ ਦਿੱਤਾ। ਸ਼ਾਮ ਕਰਨ ਤਨ ਰੁਚਰ ਕਨੇਰਾ, ਵਿਆਹ ਜੀ ਨੇ ਕਿਹਾ ਸੀ ਉਹਦੇ ਕਹਿੰਦੇ ਕਾਲੇ ਕੰਨ ਹੈ ਤੇ ਸਰੀਰ ਬੜਾ ਸੋਹਣਾ ਸੁੰਦਰ ਹੈ। ਜਗੇ ਉਚਿਤ ਅਸ ਮੂਰਤ ਚੀਨੀ, ਉਹ ਘੋੜੀ ਘੋੜੇ ਦੀ ਜਿਹੜੀ ਸ਼ਕਲ ਬਛੇਰੇ ਦੀ ਕਰ ਸ਼ਕਲ ਸੁਰਤ ਐਸੀ ਜਾਣੀ ਵੀ ਇਹਦੇ ਕਰਕੇ ਤਾਂ ਜਗ ਕਰਨਾ ਯੋਗ ਹੈ। ਸਭ ਮਿਲ ਨਿਪਕੋ ਮਸਲਤ ਦੀਨੀ, ਸਾਰਿਆਂ ਵਜ਼ੀਰਾਂ ਨੇ ਮਿਲ ਮੁੜ ਕੇ ਸਲਾਹ ਦਿੱਤੀ, ਮਹਾਰਾਜ ਘੋੜਾ ਬੜਾ ਸੋਹਣਾ ਹੈ, ਇਹਦੇ ਰਾਹੀਂ ਆਪਾਂ ਜੱਗ ਕਰੀਏ। ਮਖ ਕੀਜੇ ਹੋਇ ਸੁਜਸ ਵਡੇਰੋ, ਆਪਾਂ ਸਮੇਤ ਜੱਗ ਕਰਾਂਗੇ, ਆਪਣਾ ਹੋਰ ਰਾਜਾਂ ਵਿੱਚ ਬੜਾ ਜਸ ਹੋਊਗਾ। ਚਾਹੇ ਪੁੰਨ ਫਲ ਹੋਤ ਕਨੇਰੋ, ਜੱਗ ਦੇ ਪੁੰਨ ਦਾ ਬੜਾ ਭਾਰੀ ਤਕੜਾ ਹੀ ਫਲ ਹੁੰਦਾ ਹੈ। ਕਹੇ ਸਬਨ ਕੇ ਨਿਰਿਪ ਬਿਰ ਮਾਇਆ, ਕਹਿੰਦੇ ਸਾਰਿਆਂ ਦੇ ਕਹਿਣ ਕਰਕੇ ਰਾਜਾ ਕਹਿੰਦੇ ਭੁੱਲ ਗਿਆ ਪਰਚ ਗਿਆ। ਵਿਆਸ ਬਿਰਤੰਤ ਹਿਰਦੈ ਬਿਸਰਾਇਆ, ਵਿਆਸ ਜੀ ਨੇ ਪਹਿਲਾਂ ਕਿਹਾ ਸੀ ਵੀ ਆ ਜੱਗ ਕਰੇਗਾ, ਫਿਰ ਉੱਥੇ ਵਿਘਨ ਪਊ, ਫਿਰ ਕੋੜ ਹੋਊ, ਉਹ ਸਭ ਭੁਲਾਤਾ ਇਸਨੇ। ਮਖ ਆਰੰਭ ਕੀਨੋ ਤੇ ਹਿਕਾਲਾ, ਉਸੇ ਸਮੇਂ ਵਜ਼ੀਰਾਂ ਦੇ ਲੋਕਾਂ ਦੇ ਕਹਿਣ ਕਰਕੇ ਉਹ ਗੁਸ਼ੇਰਾ ਦੇਖ ਕੇ ਅਸਮੇਰ ਜੱਗ ਸ਼ੁਰੂ ਕਰ ਦਿੱਤਾ। ਚੜ੍ਹ ਕੇ ਜੀਤੇ ਨਿਰਪਤ ਵਿਸਾਲਾ, ਉਸ ਘੋੜੇ ਉੱਪਰ ਚੜ੍ਹ ਕੇ ਜਿਹੜੇ ਬੜੇ ਬੜੇ ਰਾਜੇ ਸੀ ਜਨਮੇਜੇ ਨੇ ਜਿੱਤ ਲਏ, ਅਧੀਨ ਕਰ ਲਏ। ਅਨਕ ਪ੍ਰਕਾਰ ਸਵਾਰ ਆਹਾਰਾ, ਜਦੋਂ ਵਾਪਸ ਆਇਆ ਕਰੇ ਆ ਕੇ ਅਨੇਕਾਂ ਤਰ੍ਹਾਂ ਦੇ ਭੋਜਨ ਤਿਆਰ ਕਰਵਾਏ ਇਸਨੇ। ਵਿਪਰ ਬੁਲਾਏ ਬਹੁਤ ਵਗਾਰਾ, ਬ੍ਰਾਹਮਣ ਬਹੁਤੇ ਗੋਤਾਂ ਵਾਲੇ, 18 ਤਰ੍ਹਾਂ ਦੇ ਗੋਤਾਂ ਵਾਲੇ ਬ੍ਰਾਹਮਣ ਘਰ ਵਿੱਚ ਬੁਲਾ ਲਏ। ਗਮਨਿਓ ਦਾਨ ਦੇਣ ਕੇ ਹੇਤਾ, ਬ੍ਰਾਹਮਣ ਜਿਸ ਵੇਲੇ ਭੋਜਨ ਛਕ ਰਹੇ ਉਹਨਾਂ ਨੂੰ ਦਸ਼ਨਾ ਦਾ ਦਾਨ ਦੇਣ ਵਾਸਤੇ ਆਪਣੀ ਰਾਣੀ ਸਹਿਤ ਗਿਆ। ਇੱਕ ਪੱਟ ਮਹਿ ਪੱਟ ਰਾਨ ਸਮੇਤਾ, ਜਿਹੜਾ ਰਾਜਾ ਉਹਦੀ ਪੁਰਾਣੀ ਹੈ, ਕਹਿੰਦੇ ਇੱਕ ਵਸਤਰ ਵਿੱਚ ਉਹਨੇ ਸਾੜੀ ਜੀ ਪਾਈ ਹੈ ਤੇ ਉਹਦੇ ਸਮੇਤ ਗਿਆ ਹੈ। ਵਿਪਰ ਬ੍ਰਿੰਦ ਕੇ ਬੀਚ ਪਹੁੰਚਾ, ਇਸ ਤਰ੍ਹਾਂ ਕਹਿੰਦੇ ਜਨਮੇਜਾ ਰਾਜਾ ਰਾਣੀ ਦੇ ਸਿਰ ਜਿੱਥੇ ਬਹੁਤੇ ਬ੍ਰਾਹਮਣ ਪੰਗਤ ਵਿੱਚ ਬੈਠੇ ਹੈ, ਕੀਰ ਛਕ ਰਹੇ ਉੱਥੇ ਜਾ ਪਹੁੰਚਿਆ। ਭਇਓ ਪੌਣ ਕੇ ਤੀਏ ਪੱਟ ਉੱਚਾ, ਇਸ ਤਰ੍ਹਾਂ ਵੀ ਸ਼ਾਹੂਕਾਰਾ ਕੋਈ ਪੌਣ ਦਾ ਐਸਾ ਬੁੱਲਾ ਜਿਹਾ ਹੋਇਆ ਜਿਸ ਕਰਕੇ ਉਹਦੀ ਰਾਣੀ ਦਾ ਜਿਹੜਾ ਵਸਤਰ ਜਿਹਾ ਥੋੜਾ ਜਿਹਾ ਉੱਚਾ ਹੋ ਗਿਆ। ਤੇ ਛਿਨ ਵਿਖੇ ਬਿਲੋਕੇ ਅੰਗਾ, ਉਸ ਵੇਲੇ ਜਿਹੜੇ ਨੌਜਵਾਨ ਬ੍ਰਾਹਮਣ ਭੋਜਨ ਛਕ ਰਹੇ ਸੀ ਉਹਨਾਂ ਨੇ ਅੰਗ ਜੇ ਤੱਕ ਲਏ। ਸਰਬ ਦਿਜਨ ਕੀ ਹਾਸ ਉਤੰਗਾ, ਕਹਿੰਦੇ ਬ੍ਰਾਹਮਣ ਨੌਜਵਾਨ ਉੱਚੀ ਤਰ੍ਹਾਂ ਉਹਨਾਂ ਨੇ ਹਾਸਾ ਜਿਹਾ ਕੀਤਾ, ਹੱਸ ਪਏ ਖਿੜ ਖੜਾ ਕੇ। ਦੇਖ ਭੂਪ ਕ੍ਰੋਧਿਓ ਔਰ ਭਾਰਾ, ਉਹਨਾਂ ਨੂੰ ਹੱਸਦਿਆਂ ਦੇਖ ਕੇ ਜਨਮੇਜਾ ਰਾਜਾ ਬਹੁਤ ਗੁੱਸੇ ਦੇ ਵਿੱਚ ਹੋ ਗਿਆ, ਗੁੱਸਾ ਚੜ ਗਿਆ ਵੀ ਮੇਰੀ ਰਾਣੀ ਨੂੰ ਦੇਖਦੇ ਹੱਸਦੇ ਹੈ। ਉਚਿਤ ਅਨੁਚਿਤ ਕਛੂ ਨਾ ਵਿਚਾਰਾ, ਨਹੀਂ ਵੀ ਸ਼ਾਹੂਕਾਰਾ ਜਨਮੇਜੇ ਰਾਜੇ ਨੇ ਵੀ ਜੋ ਕੀ ਅਜੋ ਕੀ ਹੈ ਕੁੱਝ ਨਹੀਂ ਸੋਚਿਆ ਵਿਚਾਰਾ ਗੁੱਸੇ ਵਿੱਚ। ਪਕਰੇ ਨਿਰਪਤ ਬਹੁਤ ਬਿਪ ਜਾ ਰਹੇ, ਕੀ ਹੈ ਕਹਿੰਦੇ ਬ੍ਰਾਹਮਣ ਫੜ ਫੜ ਕੇ ਬਹੁਤੇ ਤਾਂ ਕਹਿੰਦੇ ਅੱਗ ਵਿੱਚ ਪਾ ਕੇ ਸਿੱਟੇ। ਇੱਕ ਛਿਨ ਵਿਖਾ ਸਰਬ ਹਨ ਡਾਰੇ, ਕਿਸੇ ਨੇ ਚੁੱਲ੍ਹੇ ਵਿੱਚ ਕਿਸੇ ਨੂੰ ਇੰਨੂ ਜਿਹਾ ਬਣਾ ਕੇ ਖੀਰ ਪਾ ਕੇ ਕਿਸੇ ਨੂੰ ਖੀਰ ਵਾਲੇ ਕੜਾਹੇ ਚ ਸੁੱਟ ਸੁੱਟ ਕੇ, ਇਸਤਰੀ ਕਹਿੰਦੇ ਬੇਅੰਤ ਬ੍ਰਾਹਮਣ ਮਾਰਤੇ ਇੱਕ ਛਿਨ ਵਿੱਚ ਹੀ। ਮਹਾਂ ਪਾਪ ਤੇ ਭਾ ਦੁੱਖ ਭਾਰੀ, ਮਹਾਨ ਕਹਿੰਦੇ ਹੱਤਿਆ ਕਰਕੇ ਭਾਰੀ ਕਹਿੰਦੇ ਪਾਪ ਹੋ ਗਿਆ। ਵੱਡੇ ਉਹ ਕੋਸ਼ਟ ਤੇ ਦੇਹ ਮਜਾਰੀ, ਇਸ ਕਰਕੇ ਉਹ ਜਨਮੇਜੇ ਰਾਜੇ ਦੇ ਸਰੀਰ ਤੇ ਬਹੁਤ ਵੱਡਾ ਕਹਿੰਦੇ ਕੋੜ ਦਾ ਰੋਗ ਵੱਧ ਗਿਆ, 18 ਤਰ੍ਹਾਂ ਦਾ ਕੋੜ ਹੋ ਗਿਆ, ਕਿਉਂ 18 ਗੋਤਾਂ ਦੇ ਮਾਰੇ ਸਨ। ਆਨ ਵਿਆਸ ਬਹਰੋ ਸਮਝਾਇਓ, ਜਦੋਂ ਫਿਰ ਵਿਆਸ ਜੀ ਨੂੰ ਬੁਲਾਇਆ ਉਹਨਾਂ ਨੇ ਆ ਕੇ ਫਿਰ ਸਮਝਾਇਆ, ਕਹਿੰਦੇ ਉਹ ਜੋ ਪਿੱਛੇ ਹੋ ਗਿਆ ਪਿੱਛੇ ਹੋ ਗਿਆ, ਹੁਣ ਸਾਵਧਾਨ ਰਹੀ, ਹੁਣ ਲੈ ਮੈਂ ਮਹਾਭਾਰਤ ਤੈਨੂੰ ਸੁਣਾਉਣ ਲੱਗਿਆ, ਹੁਣ ਤੂੰ ਸੱਤ ਹੀ ਸੱਤ ਆਖੀ ਜਾਏ। ਭਾਰਤ ਕੋ ਇਤਿਹਾਸ ਸੁਣਾਇਓ, ਇਸ ਤਰ੍ਹਾਂ ਸਾਲ ਧਾਨ ਕਰਕੇ ਮਹਾਭਾਰਤ ਦਾ ਪ੍ਰਸੰਗ ਜਾ ਸੁਣਾਇਆ, ਜੰਗਾਂ ਯੁੱਧਾਂ ਦਾ। ਕਹਿਓ ਭੀਮ ਕੋ ਜਬ ਇਤਿਹਾਸਾ, ਕਹਿੰਦੇ ਵਿਆਸ ਜੀ ਨੇ ਭੀਮ ਸੈਨ ਦੇ ਜੰਗ ਯੁੱਧ ਦਾ ਪ੍ਰਸੰਗ ਜਾ ਕਿਹਾ ਵਿਆਸ ਜੀ ਨੂੰ। ਕਰੀ ਬਗਾਏ ਬੀਚ ਆਕਾਸ਼ਾ, ਵਿਆਹ ਬਈ ਜਨਮੇ ਜੇ ਭੀਮ ਸੈਨ ਬੜਾ ਬਲੀ ਸੀ, ਜਦੋਂ ਜੰਗ ਯੁੱਧ ਵਿੱਚ ਗਿਆ ਉਹਨੇ ਬਲ ਨਾਲ ਕਹਿੰਦੇ ਫੜ ਫੜ ਕੇ ਜਿਹੜੇ ਹਾਥੀ ਆ ਆਕਾਸ਼ ਨੂੰ ਬਗਾ ਬਗਾ ਕੇ ਮਾਰੇ ਸਿੱਟੇ। ਸੋ ਅਬਲਾ ਉਪਰ ਪਰਮਾਈ ਦੇਖ ਲਾਵੇ ਜਨਮੇ ਜੇ ਰਾਜੇ ਉਹ ਭੀਮ ਸਿੰਘ ਦੇ ਹਾਥੀ ਤਾਂ ਨੂੰ ਸੁੱਟੇ, ਹੁਣ ਤਾਂ ਕਹਿੰਦੇ ਆਕਾਸ਼ ਵਿੱਚ ਹੀ ਉਹਦੇ ਹੱਡ ਉੱਡ ਜੇ ਭਰਮਦੇ ਫਿਰਦੇ ਹਾਥੀਆਂ ਦੇ। ਬਹੁਰ ਨ ਪਰੇ ਧਰਾ ਪਰ ਆਈ ਨਾ, ਕਹਿੰਦੇ ਧਰਤੀ ਤੇ ਹਾਥੀ ਆਏ ਨਾ ਉਹਨਾਂ ਦਾ ਕੋਈ ਹੱਡ ਉੱਡ ਆ ਸਕਿਆ ਹੈ। ਸੁਣ ਕੇ ਭੂਪ ਨ ਮਾਨੀ ਬਾਣੀ, ਇਸ ਤਰ੍ਹਾਂ ਕਹਿੰਦੇ ਵਿਆਸ ਦੀ ਗੱਲ ਸੁਣ ਕੇ ਜਨਮੇਜੇ ਰਾਜੇ ਨੇ ਗੱਲ ਹੀ ਨੀ ਮੰਨੀ। ਨੱਕ ਐਂਠ ਬੈਠਿਓ ਬਿਨ ਜਾਨੀ, ਕਹਿੰਦੇ ਇਸ ਤਰ੍ਹਾਂ ਨੱਕ ਜਾ ਕੜਾ ਕੇ ਨੱਕ ਜਾ ਚੜਾ ਕੇ ਬੈਠ ਗਿਆ। ਕਹਿੰਦਾ ਬਿਨਾਂ ਜਾਣੇ ਤੋਂ ਮੈਂ ਤਾਂ ਨੀ ਇਹਨੂੰ ਸੱਚੀ ਸਮਝਦਾ। ਮੰਤਰੀ ਸ਼ਕਤ ਤੇ ਵਿਆਸ ਉਤਾਰੇ, ਦੇਵੇ ਸ਼ਾਹੂਕਾਰਾ ਵਿਆਸ ਜੀ ਨੇ ਕਹਿੰਦੇ ਮੰਤਰਾਂ ਦੀ ਸ਼ਕਤੀ ਨਾਲ ਹਾਥੀਆਂ ਦੇ ਜਿਹੜੇ ਹੱਡ ਉੱਡ ਜੇ ਉਹ ਹੇਠਾਂ ਲਾਏ। ਸਭਾ ਮਝਾਰੀ ਸਭਨ ਦਿਖਾਰੇ, ਸਭਾ ਦੇ ਵਿੱਚ ਹਾਥੀਆਂ ਦੇ ਵੱਡੇ ਵੱਡੇ ਹੱਡ ਜੇ ਹੇਠਾਂ ਲਾ ਕੇ ਸਾਰਿਆਂ ਨੂੰ ਦਿਖਾਏ ਵੀ ਝੂਠ ਨਹੀਂ ਹੈ, ਸੱਚ ਹੈ, ਭੀਮ ਸੈਨ ਐਡਾ ਬਲੀ ਸੀ ਉਹ। ਕੁਸ਼ਟ ਨਾਕ ਮਹਿ ਰਹੇ ਉਤਦਾਈ, ਦੇਖ ਲਾਵੇ ਸ਼ਾਹੂਕਾਰਾ ਉਹ ਨੱਕ ਚੜਾਉਣ ਕਰਕੇ ਬਚਨ ਨਾ ਮੋੜਨੇ ਕਰਕੇ ਉਹ ਜਨਮੇਜੇ ਰਾਜੇ ਤੇ ਨੱਕ ਤੇ ਕੋੜ ਰਹਿ ਗਿਆ ਸੀ। ਰੋਇਓ ਜਨਮੇਜਾ ਦੁੱਖ ਪਾਈ, ਕੋੜ ਦੇ ਦੁੱਖ ਦੇ ਨਾਲ ਜਿਹੜਾ ਜਨਮੇਜਾ ਦੁਖੀ ਹੋ ਕੇ ਰੋਇਆ, ਕਹਿੰਦਾ ਕਾਹਨੂੰ ਮੈਂ ਕਿਹਾ ਵੀ ਇਹ ਗੱਪ ਹੈ, ਸੱਤ ਸੱਤ ਕਹਿ ਦਿੰਦਾ ਜਿਸ ਕਰਕੇ ਕੋੜ ਤੋਂ ਛੁਟਕਾਰਾ ਹੋ ਜਾਂਦਾ ਤੇ ਮੈਂ ਇਸ ਤਰ੍ਹਾਂ ਔਖਾ ਨਾ ਹੁੰਦਾ ਕੋੜ ਦੇ ਕਰਕੇ। ਇਸ ਕਰਕੇ ਕਹਿੰਦੇ ਰਾਜਾ ਜਨਮੇਜਾ ਖੋਏ ਗਿਆ, ਏਕੀ ਕਾਰਨ ਪਾਪੀ ਪਿਆ, ਇੱਕ ਵਚਨ ਦੇ ਨਾਂ ਪਰ ਕਰਕੇ ਕਹਿੰਦੇ ਕੁਸ਼ਟੀ ਰਹਿ ਗਿਆ, ਉਹ ਕੋੜ ਦੇ ਨਾਲ ਹੀ ਰੋਂਦਾ ਰੋਂਦਾ ਮਰ ਗਿਆ। ਤਿਸ ਤੇ ਛੂਟ ਗਏ ਤਨ ਪ੍ਰਾਣ, ਕੋੜ ਦੇ ਦੁੱਖ ਕਰਕੇ ਰੋਂਦੇ ਰੋਂਦੇ ਜਨਮੇਜੇ ਰਾਜੇ ਦੇ ਪ੍ਰਾਣ ਛੁੱਟ ਕੇ ਖਤਮ ਹੋ ਗਏ। ਕੀਨੋ ਤਬੈ ਪਰਲੋਕ ਪਿਆਨਾ, ਇਸ ਤਰ੍ਹਾਂ ਵੀ ਸ਼ਾਹੂਕਾਰਾ ਜਨਮੇਜੇ ਨੇ ਕੋੜ ਦੇ ਦੁੱਖ ਨਾਲ ਰੋਂਦਿਆਂ ਰੋਂਦਿਆਂ ਅਕਾਲ ਚਲਾਣਾ ਕੀਤਾ। ਇਸ ਜਗ ਮਹਿ ਆਨੰਦਤ ਗਿਆਨੀ, ਇਸ ਕਰਕੇ ਸ਼ਾਹੂਕਾਰਾ ਸੰਸਾਰ ਦੇ ਵਿੱਚ ਜਿਹੜੇ ਗਿਆਨ ਨਿਰਵਾਨ ਪੁਰਸ਼ ਆਨੰਦ ਖੁਸ਼ੀ ਹੈ। ਅਪਰ ਸ੍ਰੇਸ਼ਟ ਸਭ ਦੁਖੀ ਮਹਾਨੇ, ਜਿੰਨੇ ਗਿਆਨਵਾਨਾਂ ਤੋਂ ਬਗੈਰ ਸ੍ਰੇਸ਼ਟੀ ਹੈ ਸਾਰੀ ਮਹਾਨ ਦੁਖੀ ਦੁਖੀ ਹੈ। ਕੋਈ ਮਨ ਦੁਖੀ, ਕੋਈ ਤਨ ਦੁਖੀ, ਕੋਈ ਚਿੰਤਾ ਚਿਤ ਉਦਾਸ, ਥੋੜੇ ਥੋੜੇ ਸਭ ਦੁਖੀ ਸੁਖੀ ਹਰੇ ਕੇ ਦਾਸ ਲਿਖਿਆ ਕਿਸੇ ਵਿਦਵਾਨ ਨੇ। ਪੀਰ ਜਸੇਖ ਮਸਾਇਕ ਜੇਤੇ, ਇਸੇ ਤਰ੍ਹਾਂ ਜਿਹੜੇ ਕਿ ਮੁਸਲਮਾਨਾਂ ਦੇ ਵੱਡੇ ਵੱਡੇ ਪੀਰ ਹੈ, ਹੋਰ ਮਸਾਇਕ ਮਿਹਨਤਾਂ ਮੁਸ਼ਕਤਾਂ ਕਰਨ ਵਾਲੇ ਹੈ ਜਿੰਨੇ ਵੀ ਹਨ, ਤਰਤ ਕਾਲ ਤੇ ਰੋਵੈ ਤੇ ਤੇ, ਕਹਿੰਦੇ ਵੀ ਪਾਲ ਪਤਾ ਨੀ ਮੌਤ ਕੀ ਕਰੂ ਸਾਡੇ ਨਾਲ ਬੁਰਾ ਹਾਲ, ਉਥੋਂ ਡਰਦੇ ਹੋਏ ਸਾਰੇ ਕਹਿੰਦੇ ਬੜੇ ਬੜੇ ਪੀਰ ਵੀ ਰੋਂਦੇ ਪਿੱਟਦੇ। ਦੋਹਰਾ ਗੋਪੀ ਚੰਦ ਨ੍ਰਿਪ ਭਰਥਰੀ, ਇਸੇ ਤਰ੍ਹਾਂ ਜਿਹੜਾ ਗੋਪੀ ਚੰਦ ਰਾਜਾ ਹੋਇਆ ਭਰਥਰੀ ਰਾਜਾ ਹੋਇਆ, ਰੋਵੈ ਕੰਨ ਪੜਾਏ, ਇਸ ਤਰ੍ਹਾਂ ਕਹਿੰਦੇ ਉਹ ਗੋਰਖ ਨਾਥ ਤੋਂ ਆਪਣੇ ਕੰਨ ਜੇ ਪੜਾ ਕੇ ਤੇ ਜਦੋਂ ਘਰਾਂ ਘਰਾਂ ਵਿੱਚ ਜਾ ਕੇ ਉਹਨਾਂ ਨੂੰ ਠੂਠਾ ਫੜ ਕੇ ਮੰਗਣਾ ਪਿਆ, ਉਹ ਵੀ ਵਿਚਾਰੇ ਰੋਂਦੇ ਵੀ ਆਹ ਘਰ ਛੱਡ ਕੇ ਗਏ, ਉੱਥੇ ਮੁੜ ਕੇ ਆ ਕੇ ਫਿਰ ਮੰਗਣਾ ਪਿਆ ਰਿਹਾ, ਇਸ ਤਰ੍ਹਾਂ ਕਹਿੰਦੇ ਰੋਂਦੇ ਹਨ। ਘਰ ਤਜ ਬਾਹਰ ਨਿਕਸ ਕੈ, ਆਪਣਾ ਘਰ ਛੱਡ ਕੇ ਬਾਹਰ ਨਿਕਲ ਕੇ ਹੁਣ ਘਰ ਮੰਗਣ ਜਾਏ, ਫਿਰ ਸਾਨੂੰ ਘਰਾਂ ਘਰਾਂ ਵੀ ਠੂਠਾ ਫੜ ਕੇ ਮੰਗਣ ਜਾਣਾ ਪਿਆ ਰਿਹਾ, ਕੋਈ ਮਾੜਾ ਕਰਮ ਹੀ ਸਾਡਾ ਹੈ। ਇਸ ਕਰਕੇ ਰਾਜੇ ਮਹਾਰਾਜੇ ਮੌਜ ਲੈਂਦੇ ਸੀ, ਮਹਿਲਾਂ ਵਿੱਚ ਰਹਿੰਦੇ ਸੀ, ਆ ਮਾੜਾ ਕਰਮ ਕੋਈ ਕੀਤਾ ਇਹਦੇ ਫਸ ਕੇ ਗੋਰਖਨਾਥ ਦੇ ਜੰਤ ਵਿੱਚ ਠੂਠਾ ਫੜ ਕੇ ਘਰਾਂ ਵਿੱਚ ਮੰਗਣਾ ਪੈਂਦਾ। ਇਸ ਕਰਕੇ ਉਹ ਜਦੋਂ ਮੰਗਣਾ ਜਾਂਦੇ ਉਹ ਗੁੱਗੋਂ ਲੋਕ ਕਹਿੰਦੇ ਉਹ ਤੁਸੀਂ ਅੱਟੇ ਕੱਟੇ ਹੋਏ ਆ, ਤੁਹਾਨੂੰ ਕੋਈ ਖਵਾਦ ਕੇ ਨਹੀਂ ਖਾਂਦਾ ਹੁੰਦਾ, ਰੋਂਦੇ ਵਿਚਾਰੇ। ਚੌਪਈ ਬਹੁਤ ਯਤਨ ਕਰ ਦਰਬ ਕਮਾਇਓ, ਇਸੇ ਤਰ੍ਹਾਂ ਬਹੁਤੇ ਹੀਲੇ ਕਰਕੇ ਕਸ਼ੂਸ ਨੇ ਬਹੁਤਾ ਧਨ ਕਮਾਇਆ ਹੋਵੇ, ਰੋਵਹਿ ਕਿਰਪਨ ਜਾਏ ਗੁਵਾਇਓ, ਉਹਦਾ ਕਹਿੰਦੇ ਧਨ ਜਾ ਕਮਾਇਆ ਹੋਇਆ ਗੁਆ ਜਾਏ ਕੋਈ ਲੈ ਜੇ ਚੁੱਕੇ, ਫਿਰ ਉਹ ਤਾਂ ਮਾਰ ਕੇ ਸੂਮ ਰੋਂਦੇ ਹੈ। ਪੰਡਿਤ ਉਚਰੈ ਮੁਖ ਤੇ ਗਿਆਨਾ, ਇਸੇ ਤਰ੍ਹਾਂ ਕਹਿੰਦੇ ਬੜੇ ਬੜੇ ਜਿਹੜੇ ਵਿਦਵਾਨ ਲੋਕ ਮੁੱਖ ਮੁਖੋਂ ਬੜੇ ਗਿਆਨ ਦੇ ਬਚਨ ਉਚਾਰਨ ਕਰ ਰਹੇ ਹੈ। ਨਹੀਂ ਕਮਾਵੇ ਜੋ ਅਗਿਆਨ, ਇਹ ਕਹਿੰਦੇ ਅਗਿਆਨੀ ਬਣ ਕੇ ਆਪ ਕਮਾਉਂਦੇ ਨਹੀਂ ਹੈ। ਲੋਕਾਂ ਨੂੰ ਜ਼ਰੂਰ ਕਹਿੰਦੇ ਵੀ ਐਸੇ ਐਸੇ ਕਰੋ, ਇਸ ਤਰ੍ਹਾਂ ਗਿਆਨੀ ਰਹਿੰਦੇ ਆ, ਕਮਾਉਂਦੇ ਨਹੀਂ ਹੈ। ਪੰਡਿਤ ਰੋਵੇ ਗਿਆਨ ਗਵਾਏ, ਜਿਵੇਂ ਉਹ ਭੋਜ ਰਾਜੇ ਦੀ ਸਭਾ ਦੇ ਵਿੱਚ ਇੱਕ ਪੰਡਿਤ ਆਇਆ ਸੀ, ਉਹ ਕਹਿੰਦਾ ਜੀ ਆਪਣਾ ਜਿਹੜਾ ਕੋਈ ਤੁਹਾਡਾ ਕਥਾ ਕਰਨ ਵਾਲਾ ਵਿਦਵਾਨ ਆ ਉਹਦੇ ਨਾਲ ਮੇਰੀ ਗਿਆਨ ਚਰਚਾ ਕਰਾਓ, ਜੇ ਤਾਂ ਮੈਨੂੰ ਉਹ ਜਿੱਤ ਗਿਆ, ਜਿੰਨੇ ਪੁਸਤਕ ਪੜ੍ਹੇ ਆ ਉਹ ਮੇਰੇ ਲੈ ਲਊਗਾ, ਅਤੇ ਨਹੀਂ ਜਿਹੜੇ ਉਹਦੇ ਪੁਸਤਕ ਹੈ ਮੈਂ ਲਊਂਗਾ। ਉਸ ਵੇਲੇ ਜਿਹੜਾ ਉਹ ਪੰਡਿਤ ਸੀ ਉਹ ਸਿਆਣਾ ਸੀ, ਉਹਨੇ ਦੇਖ ਲਿਆ ਵੀ ਇਹ ਬੜਾ ਤਕੜਾ ਵਿਦਵਾਨ ਹੈ ਅਤੇ ਮੇਰੀ ਹਾਨੀ ਕਰੂ, ਬਦਨਾਮੀ ਕਰੂਗਾ। ਫਿਰ ਉਸ ਵੇਲੇ ਜਿਹੜੇ ਕੋਈ ਜੋਤਸ਼ੀ ਲੋਕ ਹੈ ਉਹਨਾਂ ਤੋਂ ਕਿਤੇ ਉਹਨੇ ਪੰਡਿਤ ਨੇ ਜੋਤਸ਼ ਦਾ ਲਵਾਇਆ ਵੀ ਐਸਾ ਦੁਨੀਆਂ ਵਿੱਚ ਕੋਈ ਮਨੁੱਖ ਪੈਦਾ ਹੋਇਆ ਜਿਹੜਾ ਇਸ ਪੰਡਿਤ ਨਾਲ ਗਿਆਨ ਚਰਚਾ ਕਰਕੇ ਇਹਨੂੰ ਹਰਾ ਦੇ, ਚੁੱਪ ਕਰਾ ਦੇਵੇ। ਕਹਿੰਦੇ ਉਹਨੇ ਦੱਸਤਾ, ਕਹਿੰਦੇ ਵੀ ਆਕਾਸ਼ੀ ਦੇ ਵਿੱਚ ਗਾਂਗਾ ਤੇਲੀ ਰਹਿੰਦਾ ਹੈ, ਇਹਦੇ ਨਾਲ ਇਹਦੀ ਗੱਲਬਾਤ ਇਹਦੇ ਨਾਲ ਚਲਾ ਦਾ, ਇਹ ਹਰਾ ਦੋ ਇਹਨੂੰ। ਕਹਿੰਦੇ ਉਸ ਵੇਲੇ ਫਿਰ ਰਾਜੇ ਭੋਜ ਦੀ ਸਭਾ ਜਾ ਕੇ ਉਹਦਾ ਪੰਡਿਤ ਕਹਿਣ ਲੱਗਾ, ਮਹਾਰਾਜ ਇੱਥੇ ਕਾਂਸ਼ੀ ਵਿੱਚ ਬੜੇ ਬੜੇ ਵਿਦਵਾਨ ਹੈ, ਮੈਂ ਵੀ ਉਹਨਾਂ ਵਿੱਚੋਂ ਇੱਕ ਹੈਗਾ, ਇਹ ਭਾਵੇਂ ਕਹਿੰਦਾ ਹੀ ਆਪਣੇ ਆਪ ਨੂੰ ਬਹੁਤ ਵੱਡਾ ਵਿਦਵਾਨ, ਪਰ ਸਾਡੇ ਕਾਂਸ਼ੀ ਦੇ ਬੰਦਵਾਂ ਵਰਗੇ ਤਾਂ ਇਹ ਕੁਝ ਵੀ ਹੈ ਨਹੀਂ ਹੈ, ਇਹਦੇ ਨਾਲ ਅਸੀਂ ਕੀ ਕਰਨੀ ਹੈ ਗੱਲ। ਇੱਥੇ ਤਾਂ ਸਾਡੇ ਆ ਜਿਹੜੇ ਸ਼ਹਿਰ ਵਿੱਚ ਗਾਂਗੇ ਤੇਲੀ ਵਰਗੇ ਰਹਿੰਦੇ ਲੈ, ਇਹਦੇ ਨਾਲ ਗਲਾ ਲਓ, ਇਹਦੇ ਨਾਲ ਗੱਲ ਨਹੀਂ ਇਹਨੂੰ ਆਉਣੀ ਹੈ। ਅਤੇ ਉਹ ਰਾਜੇ ਨੇ ਕਹਿਤਾ ਵੀ ਇੱਥੇ ਮੇਰੇ ਕੋਲ ਬੜੇ ਬੜੇ ਕਾਂਸ਼ੀ ਦੇ ਵਿਦਵਾਨ ਹੈ, ਇਸ ਕਰਕੇ ਕਹਿੰਦੇ ਉਹਨਾਂ ਨਾਲ ਤਾਂ ਗਿਆਨ ਚਰਚਾ ਤੇਰੀ ਫੇਰ ਕਰਾਵਾਂਗੇ। ਪਹਿਲਾਂ ਸਾਡੇ ਸ਼ਹਿਰ ਦਾ ਇੱਕ ਗਾਂਗਾ ਤੇਲੀ ਹੈ, ਉਹਦੇ ਨਾਲ ਤੇਰੀ ਗਿਆਨ ਚਰਚਾ ਕਰਾਏਗਾ, ਜੇ ਤਾਂ ਉਹਦੇ ਨਾਲ ਤੂੰ ਪੂਰਾ ਉਤਰਿਆ ਫਿਰ ਗਾਂ ਚੱਲਾਂਗੇ। ਅਤੇ ਉਹ ਕਹਿੰਦਾ ਵੀ ਲਿਆਓ ਜਿਹੜਾ ਤੁਸੀਂ ਹੈਗਾ ਹੈ। ਅਤੇ ਇੱਧਰ ਗਾਂਗੇ ਤੇਲੀ ਨੂੰ ਇਹ ਪੰਡਿਤਾਂ ਵਾਲੇ ਕੱਪੜੇ 'ਚ ਪੁਆ ਪੂ ਕੇ ਮੱਥੇ 'ਤੇ ਤਿਲਕ ਜਾਂ ਕਲੇ ਮਾਲਾ ਜਿਹਾ ਪੁਆ ਕੇ ਅਤੇ ਉਸ ਰਾਜੇ ਦੀ ਸਭਾ ਵਿੱਚ ਲੈ ਆਉਂਦਾ। ਉਹ ਮਖੌਲੀਆ ਬਹੁਤ ਤਕੜਾ ਸੀ, ਗਾਂਗਾ ਤੇਲੀ ਗੱਲ ਨਹੀਂ ਕਰਦਾ ਸੀ ਕਿਸੇ ਨੂੰ। ਅਤੇ ਉੱਧਰ ਉਹ ਜਿਹੜਾ ਪੰਡਿਤ ਆਇਆ ਸੀ ਉਹਨੂੰ ਲਿਆ ਬਿਠਾਇਆ ਸਭਾ ਵਿੱਚ, ਉਹਨੇ ਸਮਝ ਲਿਆ ਵੀ ਇਹ ਤੇਲੀ ਤਾਂ ਨਹੀਂ, ਇਹ ਤਾਂ ਕੋਈ ਵਿਦਵਾਨ ਹੀ ਹੈ। ਉਸ ਵੇਲੇ ਉਹਨੂੰ ਕਹਿਣ ਲੱਗਿਆ ਵੀ ਦੱਸ ਤੂੰ ਆਪਣੀ ਸਹਿਮਤ ਨਾਲ ਇਹ ਚਰਚਾ ਕਰਨੀ ਹੈ, ਇਸ਼ਾਰੇ ਵਿੱਦਿਆ ਨਾਲ ਚਰਚਾ ਕਰਨੀ ਹੈ ਕਿ ਬੋਲ ਕੇ ਕਰਨੀ ਹੈ। ਇਹ ਕਹਿੰਦਾ ਵੀ ਜਿਵੇਂ ਮਰਜ਼ੀ ਕਰ ਲਾ, ਭਾਵੇਂ ਇਸ਼ਾਰਾ ਵਿੱਦਿਆ ਨਾਲ ਕਰ ਲਾ, ਭਾਵੇਂ ਬੋਲ ਕੇ ਕਰ ਲਾ, ਕਿਉਂਕਿ ਹੁਣ ਵਿਦਵਾਨਾਂ ਦੇ ਵਿੱਚ ਬੈਠਾ ਸੀ, ਇਹ ਕਹਿੰਦਾ ਇਹਨਾਂ ਦੇ ਹੁੰਦੇ ਆਪਾਂ ਨੂੰ ਕੀ ਪਰਵਾਹ ਹੈ। ਉਹ ਕਹਿਣ ਲੱਗਿਆ ਨਹੀਂ ਵੀ ਆਪਾਂ ਫਿਰ ਇਸ਼ਾਰਾ ਵਿੱਦਿਆ ਨਾਲ ਇਹ ਸਾਰੀ ਚਰਚਾ ਕਰਾਂ। ਕਹਿੰਦੇ ਕਰ ਲਓ ਜੀ। ਕਹਿੰਦੇ ਵੀ ਫਿਰ ਸ਼ੁਰੂ ਕਰ। ਕਹਿੰਦੇ ਨਹੀਂ ਜੀ, ਤੁਸੀਂ ਬਾਹਰੋਂ ਆਏ ਹੈ, ਤੁਸੀਂ ਸ਼ੁਰੂ ਕਰੋ ਇਹ ਚਰਚਾ। ਉਸ ਪੰਡਿਤ ਵਿਦਵਾਨ ਨੇ ਇੱਕ ਉਂਗਲ ਜੀ ਤਾਂ ਨੂੰ ਖੜੀ ਕਰਤੀ ਵੀ ਇੱਕੋ ਨਿਰਗੁਣ ਸਰੂਪ ਹੈ ਚੱਕਰ ਚੈਨ ਤੋਂ ਬਾਹਰਾ, ਤੇ ਗਾਂਗੇ ਤੇਲਾ ਨੇ ਸਮਝ ਲਿਆ ਵੀ ਇਹ ਮੈਨੂੰ ਅੱਖੋਂ ਕਾਣਾ ਦੇ ਕੇ ਨਾ ਇਹ ਕਹਿ ਰਿਹਾ ਵੀ ਜਿਹੜੀ ਤੇਰੀ ਹੈ ਕੱਖ ਜੀ ਇਹ ਵੀ ਮੈਂ ਕੱਢ ਦੂੰਗਾ ਜੇ ਬੋਲਿਆ ਤਾਂ, ਇਹ ਆਪਣਾ ਹੋਰ ਸਮਝ ਗਿਆ ਪੁੱਠਾ ਗਿਆਨ। ਉਹਨਾਂ ਤਾਂ ਕਿਹਾ ਨਾ ਵੀ ਇੱਕੋ ਇੱਕ ਪਰਮੇਸ਼ਰ ਹੈ ਨਿਰਗੁਣ ਸਰੂਪ ਚੱਕਰ ਚੈਨ ਤੋਂ ਬਾਹਰ ਆ, ਇਹ ਸਮਝ ਗਿਆ ਵੀ ਕਹਿੰਦਾ ਹਾਥ ਜਿਹੜੀ ਤੇਰੀ ਅੱਖ ਹੈ ਕੱਢ ਦੂੰਗਾ। ਹੁਣ ਰਾਜੇ ਕੋਲ ਬੈਠਾ ਇੱਕ ਚਾਰ ਸਵੇਰੇ ਵਿਦਵਾਨ ਬੈਠੇ ਹੈ, ਉਹ ਸਮਝ ਕੇ ਗਏ, ਉਹਨੇ ਦੋ ਉਂਗਲਾਂ ਖੜੀਆਂ ਕਰਤੀਆਂ। ਉਹ ਤਾਂ ਹੁਣ ਸਮਝ ਗਿਆ ਪੰਡਿਤ ਵੀ ਇੱਕ ਨਿਰਗੁਣ ਸਰੂਪ ਹੈ, ਇੱਕ ਭਗਵਾਨ ਦਾ ਸਰਗੁਣ ਸਰੂਪ ਵੀ ਹੈ। ਦੋ ਸਰੂਪ ਹੈਗੇ, ਇੱਕ ਚੇਰ ਚੱਕਰ ਤੋਂ ਬਾਹਰਾ, ਦੂਜਾ ਸਾਰਾ ਹੈਗਾ ਹੈ। ਵੀ ਠੀਕ ਕਿਹਾ ਨੇ ਇਸ਼ਾਰਾ ਵਿਦਿਆ ਨੇ। ਇਹਨੇ ਹੁਣ ਇਹ ਕਿਹਾ ਵੀ ਜੇ ਤੂੰ ਮੇਰੀ ਇੱਕ ਕੱਢ ਦੇ, ਮੈਂ ਤੇਰੀਆਂ ਦੋਵੇਂ ਕੱਢ ਦੂੰ। ਮੈਂ ਕੱਢਣਾ ਉਹ ਇਹ ਆਪਣਾ ਗਿਆਨ ਸਮਝਦਾ, ਆਪਣਾ ਸਮਝਦਾ ਵੀ ਉਹ ਨਿਰਗੁਣ ਸਰਗੁਣ ਦੋਵੇਂ ਠੀਕ ਹੈ। ਉਦੋਂ ਬਾਅਦ ਉਹਨੇ ਹੱਥ ਜਿਹਾ ਕੜਾ ਕੀਤਾ, ਪੰਜ ਉਂਗਲਾਂ, ਮਤਲਬ ਦੱਸਿਆ ਵੀ ਇਹ ਸਾਰੀ ਜਿਹੜੀ ਰਚਨਾ ਹੈ ਸ੍ਰਿਸ਼ਟੀ ਦੀ, ਇਹ ਪੰਜ ਤੱਤਾਂ ਕਰਕੇ ਹੈ। ਪੰਜ ਤੱਤ ਕੋ ਤਨ ਰਚਿਓ ਜਾਨੋ ਚਤੁਰ ਸਜਾਨ, ਵੀ ਇਹ ਪੰਜਾਂ ਤੱਤਾਂ ਕਰਕੇ ਸਾਰੇ ਸਰੀਰ ਪੈਦੇ, ਸਾਰੀ ਸ੍ਰਿਸ਼ਟੀ ਪੰਜਾਂ ਤੱਤਾਂ ਕਰਕੇ ਹੈ। ਤੇਲੀ ਸਮਝ ਗਿਆ ਵੀ ਅੱਗੇ ਤਾਂ ਇਹ ਉਂਗਲ ਖੜੀ ਕਰਦਾ ਸੀ ਵੀ ਮੈਂ ਅੱਖ ਕੱਢਾਂਗਾ, ਹੁਣ ਤਾਂ ਇਹ ਕਹਿੰਦਾ ਵੀ ਮੈਂ ਥੱਪੜ ਮਾਰੂੰ ਤੇਰੇ ਮੂੰਹ 'ਤੇ, ਚਪੇੜ ਮਾਰੂੰਗਾ ਜੇ ਬੋਲਿਆ। ਇਹਨੇ ਇੱਕ ਸੁੰਜਾ ਵੱਟ ਕੇ ਕਰਤਾ ਹੈ ਵੀ ਜੇ ਤੂੰ ਥੱਪੜ ਮਾਰੇਗਾ ਮੈਂ ਤੇਰੇ ਕੋ ਸੁਣ ਠੋਕੂੰ। ਉਹ ਪੰਡਿਤ ਹੋਰ ਸਮਝ ਗਿਆ ਵੀ ਇਹ ਠੀਕ ਕਹਿੰਦਾ ਹੈ, ਵੀ ਠੀਕ ਹੈ ਪੰਜ ਤੱਤਾਂ ਕਰਕੇ ਰਚਨਾ ਹੋਈ ਹੈ, ਪਰ ਪੰਜ ਤੱਤੇ ਵੱਖਰੇ ਵੱਖਰੇ ਨਹੀਂ, ਇਹ ਇਕੱਠੇ ਮਿਲ ਕੇ ਸ੍ਰਿਸ਼ਟੀ ਰਚਦੇ ਹੈ। ਵੀ ਆਪੋ ਵਿੱਚ ਹੀ ਇਕੱਠੇ ਹੋ ਕੇ ਜਿਹੜਾ ਇੱਕ ਸੁੰਜਿਆ ਨੇ ਵੱਟਿਆ ਨਾ, ਇਕੱਠਿਆ ਦੱਸਿਆ ਵੀ ਪੰਜ ਤੱਤ ਇਕੱਠੇ ਹੋ ਕੇ ਨਾ ਪੰਛੀ ਪ੍ਰਕਿਰਤੀਆਂ ਪੈਦਾ ਕਰਦੇ ਹੈ, ਫਿਰ ਸ੍ਰਿਸ਼ਟੀ ਪੈਦਾ ਹੁੰਦੀ। ਇਕੱਲਾ ਤੱਤ ਨਹੀਂ ਕੋਈ ਰਚ ਸਕਦਾ ਸ੍ਰਿਸ਼ਟੀ ਨੂੰ। ਇਹ ਠੀਕ ਕਹਿੰਦਾ ਵੀ ਤਗੜਾ ਵਿਦਵਾਨ ਹੈ ਤਾਂ ਜਿਠਾਲ ਸੁੱਤਰ ਦੇਈ ਜਾਂਦਾ, ਉਦੋਂ ਬਾਅਦ ਉਹਨੂੰ ਕੋਈ ਗੱਲ ਨਾ ਆਈ। ਜਿੰਨੇ ਬਾਕੀ ਪਿੰਡ ਪੰਡਿਤ ਬੈਠੇ ਸੀ ਸਾਰਿਆਂ ਨੇ ਤਾੜੀਆਂ ਮਾਰਤੀਆਂ, ਕਹਿੰਦੇ ਵੀ ਸਾਡਾ ਵਿਦਵਾਨ ਜਿੱਤ ਗਿਆ ਜਿੱਤ ਗਿਆ। ਉਹ ਵਿਚਾਰਾ ਹਾਰ ਗਿਆ, ਬਹੁਤ ਨਿੰਮੋ ਝੂਣਾ ਜਿਹਾ ਹੋਇਆ। ਉਦੋਂ ਬਾਅਦ ਜਦੋਂ ਫਿਰ ਗੰਗਾ ਤੇਲੀ ਸਭਾ ਵਿੱਚੋਂ ਉੱਠਿਆ ਤੇ ਉਹ ਹੁਣ ਕੱਪੜੇ ਜੇ ਪਵਾ ਕੇ ਨਵੀਂ ਜੁੱਤੀ ਪਵਾਈ ਸੀ ਨਾ ਪੈਰਾਂ 'ਚ, ਇਹਨੇ ਆਖਿਆ ਵੀ ਇਹ ਨਵੀਂ ਹੈ, ਕੋਈ ਚੱਕ ਕੇ ਨਾ ਲੈ ਜੇ। ਉਹ ਦਸਾਲੇ ਵਿੱਚ ਲਪੇਟ ਲੂ ਸੀ, ਬਗਲ ਦਿੱਤੀ ਹੋਈ ਸੀ। ਤੇ ਉਹ ਪੰਡਿਤ ਕਹਿੰਦਾ ਵੀ ਵਿਦਵਾਨਾ ਵੀ ਤੂੰ ਮੈਨੂੰ ਜਿੱਤ ਲਿਆ ਹੈ, ਪਰ ਆ ਤੂੰ ਦੱਸ ਕਿਹੜਾ ਪੁਰਾਣ ਹੈ ਵੀ ਜਿਹਦੇ ਕਰਕੇ ਮੈਨੂੰ ਇਸ਼ਾਰਾ ਵਿੱਦਿਆ ਵਿੱਚ ਤੂੰ ਹਰਾ ਤਾ। ਕਹਿੰਦਾ ਜੀ ਪੰਡਿਤ ਜੀ ਇਹ ਕਹਿੰਦਾ ਕੰਟਕ ਚੂਰਨ ਪੁਰਾਣ ਹੈ। ਕਹਿੰਦਾ ਵੀ ਆਪਾਂ ਕੰਟਕ ਚੂਰਨ ਪੁਰਾਣ ਨਹੀਂ ਨਾ ਪੜ੍ਹੇ ਤਾਂ ਹੀ ਆਪਾਂ ਨੂੰ ਇਹਨੇ ਹਰਾ ਤਾ। ਫਿਰ ਆਪਣੇ ਉਹ ਵਿਦਿਆ ਗੁਰੂ ਆ ਕੇ ਲਾਂਭੇ ਦੇਣ ਲੱਗਿਆ, ਕਹਿੰਦਾ ਜੀ ਤੁਸੀਂ ਮੈਨੂੰ ਕੰਟਕ ਝੂਰਨੀ ਪੁਰਾਣ ਪੜਾਇਆ, ਜਿਸ ਕਰਕੇ ਮੇਰੀ ਕਹਿੰਦੇ ਰਾਜੇ ਭੋਜ ਸਭਾ ਵਿੱਚ ਹਾਨੀ ਹੋ ਗਈ, ਹਾਰ ਹੋ ਗਈ। ਉਹਨਾਂ ਦੇ ਪੰਡਿਤ ਨੇ ਮੈਨੂੰ ਕਹਿੰਦੇ ਹਰਾ ਤਾ, ਗੱਲ ਨਹੀਂ ਕਰ ਦਿੱਤੀ। ਦੋ ਹੀ ਪ੍ਰਸ਼ਨ ਕੀਤੇ, ਦੋਹਾਂ ਦੇ ਉਹਨੇ ਤਸੱਲੀ ਬਖਸ਼ ਉੱਤਰ ਦਿੱਤੇ। ਜੇ ਕਿਤੇ ਕੰਟਕ ਚੂਰ ਨੂੰ ਪੁਰਾਣ ਪੜਾਇਆ ਹੁੰਦਾ ਤੇ ਮੈਂ ਨਹੀਂ ਹਾਰਦਾ ਸੀ। ਉਹ ਜਣ ਵਿਦਵਾਨ ਸੀ ਉਸਤਾਦ ਸਮਝਿਆ, ਕਹਿੰਦਾ ਉਹ ਕੰਟਕ ਚੂਰ ਨੂੰ ਪੁਰਾਣ ਤਾਂ ਅਜੇ ਤੱਕ ਕੋਈ ਬਣਿਆ ਹੀ ਨਹੀਂ ਹੈ। ਕਹਿੰਦੇ ਜੀ ਉਹਦੇ ਬਗਲ ਵਿੱਚ ਸੀ, ਕੱਛ ਵਿੱਚ ਸੀ, ਦਸਾਲੇ ਵਿੱਚ ਲਪੇਟਿਆ ਸੀ। ਤੁਸੀਂ ਕਹਿੰਦੇ ਉਹ ਕਹਿੰਦੇ ਪੜੂਆ ਜੁੱਤੀ ਹੋਣੀ ਹੈ, ਕੰਡਿਆਂ ਨੂੰ ਚੂਰਨ ਵਾਲੀ ਤਾਂ ਜੁੱਤੀ ਹੁੰਦੀ ਹੈ। ਕਹਿੰਦਾ ਨਹੀਂ ਜੀ, ਉਹ ਤਾਂ ਕਹਿੰਦਾ ਸੀ ਕੰਟਕ ਚੂਰਨ ਪੁਰਾਣ ਹੈ। ਕਹਿੰਦੇ ਚੰਗਾ ਫਿਰ ਪਤਾ ਕਰ ਲਾ। ਤੇ ਫਿਰ ਉਹ ਜਦੋਂ ਦੁਬਾਰਾ ਵਾਪਸ ਆਇਆ, ਰਾਜੇ ਭੋਜ ਨੂੰ ਕਹਿਣ ਲੱਗਿਆ ਵੀ ਜਿਸ ਵਿਦਵਾਨ ਨਾਲ ਮੇਰੀ ਉਹ ਇਸ਼ਾਰਾ ਵਿੱਦਿਆ ਰਾਹੀਂ ਚਰਚਾ ਹੋਈ ਸੀ, ਉਸ ਵਿਦਵਾਨ ਦੇ ਨਾਲ ਮੈਂ ਗੱਲ ਕਰਨੀ ਹੈ, ਥੋੜ੍ਹਾ ਨਿਰਣਾ ਕਰਨਾ ਹੈ। ਕਹਿੰਦੇ ਵੀ ਇਹ ਮੈਨੂੰ ਤਾਂ ਪਤਾ ਨਹੀਂ, ਆ ਜਿਹੜੇ ਵਿਦਵਾਨ ਹੈ ਸਾਡੇ ਵਿਰੋਧ ਹੋਣੀ ਇਹ ਲੈ ਕੇ ਆਏ ਸੀ, ਇਹ ਤੈਨੂੰ ਦੱਸ ਦੇਣਗੇ ਵੀ ਉਹ ਕੌਣ ਸੀ। ਉਸ ਵੇਲੇ ਉਹ ਵਿਦਵਾਨ ਨਾਲ ਗੱਲ ਕੀਤੀ ਵੀ ਉਹ ਜਿਹਦੇ ਨਾਲ ਮੇਰੀ ਚਰਚਾ ਹੋਈ ਸੀ ਇਹ ਰਾਜੇ ਦੇ ਵਿਦਵਾਨ, ਉਹਨੂੰ ਮੇਰੇ ਨਾਲ ਗੱਲ ਕਰਾਂ। ਉਹ ਕਹਿੰਦਾ ਲੈ ਚਲੋ ਜੀ, ਲੈ ਚੱਲਦੇ ਹਾਂ। ਉਹ ਜਿੱਥੇ ਤੇਲੀ ਸੀ ਅਤੇ ਆਪਣਾ ਬਲਦ ਜਿਹਾ ਬੈਲ ਜਿਹਾ ਜੋੜਿਆ, ਗੰਧਾ ਜੀ ਉੱਤੇ ਚੜਿਆ ਅਤੇ ਕੋਲੋਂ ਚਲਾਈ ਫਿਰੇ। ਉਹ ਕਹਿੰਦਾ ਜੀ ਇਹ ਹੈ ਜਿਹਦੇ ਨਾਲ ਤੁਹਾਡੀ ਚਰਚਾ ਹੋਈ। ਕਹਿੰਦਾ ਇਹ ਤਾਂ ਤੇਲੀ ਹੈ। ਕਹਿੰਦੇ ਅਸੀਂ ਤਾਂ ਮਾਨ ਵਿਦਵਾਨ ਹੈ, ਸਾਡੇ ਤਾਂ ਇੱਥੇ ਕਾਂਛੀ ਵਿੱਚ ਤੇਲੀ ਗਿਆਨ ਦੀਆਂ ਗੱਲਾਂ ਕਰਦੇ ਆ, ਇਹ ਬੜੇ ਗਿਆਨਵਾਨ। ਫਿਰ ਉਹਨੂੰ ਕਹਿੰਦਾ ਵੀ ਹਾਂ ਮੈਨੂੰ ਦੱਸ, ਜਿਹੜਾ ਤੂੰ ਉਦੋਂ ਪੁਸਤਕ ਲਿਆ ਸੀ ਨਾ ਬਗਲ ਵਿੱਚ, ਉਹ ਕਿਹੜਾ ਪੁਰਾਣ ਸੀ? ਕਹਿੰਦੇ ਦੇਖਣਾ ਦਰਸ਼ਨ ਕਰਨੇ, ਪੁਰਾਣ ਦੇ ਅੰਦਰੋਂ ਲਿਆ ਕੇ ਉਹ ਜੁੱਤੀ ਜੀ ਬਾਹਰ ਸਿੱਟਦੀ, ਕਹਿੰਦੇ ਇਹ ਆ ਜੀ ਕੰਟਕ ਚੂਰਨ ਸਾਡਾ ਪੁਰਾਣ, ਤਾਂ ਮਰ ਕੇ ਰੋਵੇ ਪੰਡਿਤ। ਕਹਿੰਦਾ ਅਸੀਂ ਗਾਂਗੇ ਤੇਲੀ ਵਰਗੇ ਰੋਂਦੇ, ਪੰਡਿਤ ਰੋਵੇ ਗਿਆਨ ਗਵਾਏ, ਆਪਣਾ ਗਿਆਨ ਭੁਲਾ ਕੇ ਗਵਾ ਕੇ ਰੋਂਦਾ ਉਹ ਕਾਹਨੂੰ? ਕਹਿੰਦੇ ਇਸ਼ਾਰਾ ਵਿੱਦਿਆ ਨਾਲ ਚਰਚਾ ਕਰਨੀ, ਇਹਨੇ ਸਾਨੂੰ ਐਵੇਂ ਆ। ਫਿਰ ਹੁਣ ਕਹਿੰਦੇ ਵੀ ਤੂੰ ਆ ਜਿਹੜਾ ਪ੍ਰਸ਼ਨਾਂ ਦੇ ਉੱਤਰ ਦਿੱਤੇ ਸਹੀ ਦਿੱਤੇ ਹੈ, ਇਹ ਗਿਆਨ ਤੈਨੂੰ ਕਿੱਥੋਂ ਆਇਆ? ਕਹਿੰਦੇ ਉਹ ਕਿਹੜੇ ਪ੍ਰਸ਼ਨ ਤੂੰ ਕੀਤੇ? ਕਹਿੰਦੇ ਜਦੋਂ ਮੈਂ ਇੱਕ ਉਂਗਲ ਖੜੀ ਕੀਤੀ ਸੀ, ਤੂੰ ਦੋ ਉਂਗਲਾਂ ਖੜੀਆਂ ਕਰਦੀਆਂ ਅਤੇ ਤੂੰ ਯਥਾਰਥ ਉੱਤਰ ਦਿੱਤਾ। ਕਹਿੰਦੇ ਮੈਂ ਤਾਂ ਉੱਤਰ ਤਾਂ ਕੋਈ ਨਹੀਂ ਦਿੱਤਾ, ਇਹ ਤਾਂ ਤੂੰ ਸਮਝਦਾ। ਕਹਿੰਦੇ ਤੁਸੀਂ ਜਦੋਂ ਐਂ ਉਂਗਲ ਕੀਤੀ, ਮੈਂ ਤਾਂ ਐਂ ਸਮਝਿਆ ਸੀ ਵੀ ਇਹ ਕਾਕਾ ਤੇਰੀ ਹੈਗੀ, ਮੈਂ ਕੱਢ ਦੂੰਗਾ ਅਤੇ ਮੈਂ ਫਿਰ ਦੋ ਖੜਤੀਆਂ, ਮੈਂ ਵੀ ਤੇਰੀਆਂ ਬਾਹਮਣਾ ਦੋ ਕੱਢ ਦੂੰ ਪੰਡਤਾ, ਮੇਰਾ ਤਾਂ ਇਹ ਹੈ ਉੱਤਰ। ਫਿਰ ਕਹਿੰਦਾ ਵੀ ਮੈਂ ਪੰਜ ਉਂਗਲਾਂ ਖੜੀਆਂ ਕਰੀਆਂ ਸੀ ਅਤੇ ਤੂੰ ਘਸੁੰਨ ਜਿਹਾ ਵੱਟ ਲਿਆ ਸੀ। ਕਹਿੰਦਾ ਤੂੰ, ਮੈਂ ਤਾਂ ਸਮਝਿਆ ਵੀ ਜੇ ਤੂੰ ਬੋਲਿਆ ਚੱਲਿਆ ਮੈਂ ਥੱਪੜ ਮਾਰੂੰਗਾ। ਮੈਂ ਕਿਹਾ ਮੈਂ ਰਾਜੇ ਕੋਲ ਬੈਠਾ ਹੈ, ਪੰਡਤਾਂ ਵਿੱਚ ਬੈਠਾ, ਮੈਂ ਘੱਟ ਹੈ, ਮੈਂ ਘਸੁੰਨ ਮਾਰੂੰ ਤੇਰੇ? ਇਸ ਕਰਕੇ ਮੈਂ ਤਾਂ ਆਇਆ ਸੀ, ਇਹ ਗਿਆਨ ਗੁਰ ਤੈਨੂੰ ਪਤਾ ਹੋਊਗਾ ਵੀ ਕੀ ਹੈ। ਇਸ ਕਰਕੇ ਮਹਾਰਾਜ ਕਹਿੰਦੇ ਵੀ ਦੇਖ ਲਾ ਵੀ ਸ਼ਾਹੂਕਾਰਾ ਐਡਾ ਵੱਡਾ ਵਿਦਵਾਨ, ਉਹਨੂੰ ਹੰਕਾਰ ਹੋ ਗਿਆ ਸੀ ਮੇਰੇ ਵਰਗਾ ਕੋਈ ਵਿਦਵਾਨ ਨਹੀਂ, ਇੱਕ ਗਾਂਗੇ ਤੇਲੂ ਤੋਂ ਪਰਮੇਸ਼ਰ ਨੇ ਕਹਿੰਦੇ ਚਰਚਾ ਕਰਕੇ ਉਹਦਾ ਗਿਆਨ ਭੁਲਾ ਤਾ, ਹਰਾ ਢਾ ਦੀ। ਉਹ ਪੰਡਿਤ ਵੀ ਕਹਿੰਦੇ ਗਵਾਨ ਗੁਆ ਕੇ ਰੋਂਦਾ ਪਿੱਟਦਾ ਸੀ, ਕਾਹਨੂੰ ਇਹ ਪੰਗਾ ਲੈਣਾ ਸੀ? ਅੰਤ ਕਾਲ ਜੰਮ ਕੇ ਬਸ ਹੋਏ। ਇਸੇ ਤਰ੍ਹਾਂ ਜਦੋਂ ਅਗਿਆਨੀ ਰਹਿਣ ਕਰਕੇ ਗਿਆਨਵਾਨ ਪੁਰਸ਼ ਵੀ ਪੰਡਿਤ ਵੀ ਕਹਿੰਦੇ ਜਮਾ ਦੇ ਬਸ ਹੁੰਦਾ ਪੈਂਦਾ ਹੈ, ਦੁਖੀ ਹੁੰਦਾ ਰੋਂਦਾ ਹੈ, ਦੁੱਖ ਪਾਵੇ ਹੈ ਰੋਵੇ ਹੈ ਤਬ ਸੋਏ। ਉਦੋਂ ਕਹਿੰਦੇ ਉਹ ਵਿਦਵਾਨ ਵੀ ਦੁੱਖ ਪਾਉਂਦਾ ਤੇ ਰੋਂਦਾ ਹੈ ਵੀ ਲੋਕਾਂ ਨੂੰ ਮੈਂ ਸੁਣਾਉਂਦਾ ਰਿਹਾ, ਆਪ ਉਹਦੇ 'ਤੇ ਕਮਲ ਨਹੀਂ ਕੀਤੀ, ਕੋਈ ਕਮਾਈ ਨਹੀਂ ਕੀਤੀ, ਆਪ ਮੈਂ ਅਗਿਆਨੀ ਹੋਇਆ, ਲੋਕਾਂ ਨੂੰ ਗਿਆਨਵਾਨ ਸਮਝਾਉਂਦਾ ਰਿਹਾ। ਜਿਵੇਂ ਉਹ ਅੰਤ ਦੇ ਸਮੇਂ ਕਹਿੰਦੇ ਜਮਾਂ ਦੇ ਵਿੱਚ ਫਸਿਆ ਹੋਇਆ ਨਾ, ਪੰਜੇ ਵਿੱਚ ਰੋਂਦਾ ਅਗਿਆਨੀ ਗਿਆਨਵਾਨ ਪੰਡਿਤ। ਇਸ ਤਰ੍ਹਾਂ ਇਹ ਸਾਰੇ ਸੰਸਾਰ ਵਿੱਚ ਰੋਂਦੇ ਜਾਂਦੇ ਆ। ਪੰਡਿਤ ਸ਼ਾਹੂਕਾਰਾ ਤੂੰ ਦੁਖੀ ਕੀ ਹੈ? ਇਸ ਤਰ੍ਹਾਂ ਬੜੇ ਬੜੇ ਵਿਦਵਾਨ ਵੀ ਇੱਥੇ ਦੁਖੀ ਹੋ ਕੇ ਰੋਂਦੇ ਪਏ ਹੈ। ਸੋ ਇਸ ਤਰ੍ਹਾਂ ਇਹ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਉਹ ਸ਼ਾਹੂਕਾਰ ਨੂੰ ਸਮਝਾਉਣ ਵਾਸਤੇ ਕੋਈ ਆਪਣੇ ਮੁਖਾਰਬਿੰਦ ਤੋਂ ਬਾਣੀ ਰਾਹੀਂ ਬਚਨ ਕੀ ਸੀ ਉਹਦੇ 'ਤੇ ਪੁਰਾਣਾਂ ਵਿੱਚ ਜਿਵੇਂ ਸਾਖੀਆਂ ਲਿਖੀਆਂ, ਉਹ ਅਲੱਥਾ ਕਵੀ ਸੰਤੋਖ ਸਿੰਘ ਜੀ ਨੇ ਆਪਣੀ ਕਾਵਿ ਰਚਨਾ ਵਿੱਚ ਕੀਤਾ ਹੈ ਅਤੇ ਉਹ ਆਪਾਂ ਅੱਜ ਦੇ ਇਤਿਹਾਸ ਰਾਹੀਂ ਸਰਵਣ ਕੀਤਾ ਹੈ, ਸਮਝ ਨਾਲ ਨਿਯਤ ਕੀਤਾ, ਉਹ ਗਰੀਬ ਨੂੰ ਪੂਰਾ ਹੋ ਕੇ ਉੱਪਰ ਹੀ ਜਾ ਰਿਹਾ ਹੈ। ਲੋ ਇੱਥੇ ਆਪਾਂ ਸਮਾਪਤੀ ਕਰੀਏ। ਅੱਜ ਜੋ ਲੰਗਰ ਹਾਲ ਦੀ ਜੋ ਸੇਵਾ, ਉਹਦਾ ਟੱਪਾ ਵੀ ਲੱਗਣਾ, ਅਰਦਾਸ ਵੀ ਹੋਣੀ ਹੈ, ਉਹਦੇ ਵਿੱਚ ਵੀ ਆਪਾਂ ਸ਼ਾਮਿਲ ਹੋ ਰਹੇ ਹਾਂ। ਸਤਿਗੁਰੂ ਕਿਰਪਾ ਕਰਨ, ਮਿਹਰ ਕਰਨ, ਜੋ ਇਹ ਲੰਗਰ ਸਾਲ ਦੀ ਸੇਵਾ ਸ਼ੁਰੂ ਹੋ ਰਹੀ ਹੈ, ਸਤਿਗੁਰੂ ਸਾਰਿਆਂ ਸੰਗਤਾਂ ਦੇ ਮਨ ਵਿੱਚ ਵਸ ਕੇ ਵਧ ਚੜ੍ਹ ਕੇ ਸੇਵਾ ਕਰਨ ਦਾ ਚਾਅ ਉਤਸ਼ਾਹ ਬਖਸ਼ਣ। ਇੱਥੇ ਆਪਾਂ ਸਮਾਪਤੀ ਕਰਕੇ ਅਰਦਾਸ ਵਿੱਚ ਹੁਣ ਜੁੜੀਏ ਜੀ। ਪੰਡਤ ਉਚਰੈ ਮੁਖ ਤੇ ਗਿਆਨਾ, ਨਹੀਂ ਕਮਾਵਹਿ ਜੋ ਅਗਿਆਨਾ, ਅੰਤ ਕਾਲ ਜਮ ਕੇ ਬਸ ਹੋਏ, ਦੁੱਖ ਪਾਵਹਿ ਰੋਵਹਿ ਤਬ ਸੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਅਚੁੱਤ ਹੇ ਪਾਰ ਬ੍ਰਹਮ ਅਵਨਾਸੀ ਅਗਨਾਸ, ਹੇ ਪੂਰਨ ਹੇ ਸਰਵ ਮੈਂ ਦੁਖ ਭੰਜਨ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ निर्गुण सब टेक, हे गोविंद हे गुण निधान, जाके सदा विवेक, हे अपरंपर हर हरे, है भी हो बनहार, हे संतां कै सदा संग, निदाराय आधार, हे ठाकुर हों दास रो, मैं निर्गुण गुण नहीं कोय, नानक दी जय नाम दान, राखो हिए परो, आए प्रभ शरणांगति, कृपा निध दयाल, एक अखर हर मन वसत, नानक होत निहाल, ਵਾਹਿਗੁਰੂ ਨਾਮ ਜਿਹਾਜ ਹੈ ਚੜੇ ਸੋ ਤਰੇ ਪਾਰ, ਜੋ ਸਰਦਾ ਕਰ ਸੇ ਬੰਦੇ ਗੁਰੂ ਪਾਰੇ ਉਤਾਰਨ, ਜੋ ਸਰਦਾ ਕਰ ਸੇ ਬੰਦੇ ਗੁਰੂ ਪਾਰੇ ਉਤਾਰਨ, ਤੂੰ ਠਾਕੁਰ